ਅਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਿ ਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮਾ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸਨ ਸੋ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸਨ ਸੋ ਵਾਹਿਗੁਰੂ ਸਾਹਿਬ ਜੀਓ ਸਵਈਆ ਦੇਸ਼ ਤਿਸੀ ਜਗ ਤੇਸ਼ ਗਏ ਜਹ ਅੰਗਨਾ ਰਾਜ ਕਰ ਪੁਰ ਮਾਹੀ ਮੈਂ ਮਰਦਾਨਾ ਦਊ ਪਸ਼ਚਾਤ ਚੱਲੇ ਗੁਰ ਨਾਨਕ ਆਗੈ ਸੁਜਾਹੀ ਦੰਭ ਨਸਾਵਨ ਨਾਮ ਜਪਾਵਨ ਜਾਵਨ ਕਾਰਨ ਆਨ ਕੋ ਨਾਹੀ ਪਾਵਕ ਸਾਗਰ ਹੇਰ ਅਗਾਹ ਕਿਓ ਹਰ ਕੀਰਤ ਸੇਤ ਕੋ ਤਾਹੀ ਦੇਸ਼ ਤਿਸੀ ਜਗ ਤੇਸ਼ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਤੋਂ ਗੁਰੂ ਮਹਾਰਾਜ ਦੀ ਹਜ਼ੂਰੀ ਵਿਖੇ ਸੁੰਦਰ ਦੀਵਾਨ ਸਜ ਰਿਹਾ ਹੈ। ਗੁਰਬਾਣੀ ਸਰੂਪ ਸਤਿਗੁਰੂ ਜੀ ਦੀ ਅਦਰ ਸਤਿਕਾਰ ਸਹਿਤ ਪ੍ਰਕਾਸ਼ ਸੇਵਾ ਉਪਰੰਤ ਤੁਰਕੀ ਬਾਣੀ ਸੱਚ ਕੀ ਬਾਣੀ ਦਾ ਪਾਠ ਹੋ ਰਿਹਾ ਸੀ। ਉਪਰੰਤ ਰਾਗੀ ਸਿੰਘਾਂ ਦੀ ਰਸਨਾ ਰਾਹੀਂ ਸੰਗੀਤ ਦੇ ਨਿਯਮਾਂ ਵਿੱਚ ਕੀਰਤਨ ਹੋ ਰਿਹਾ ਸੀ। ਆਪ ਸਰਵਣ ਕਰ ਰਹੇ ਸੀ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ। ਕੀਰਤਨ ਤੋਂ ਬਾਅਦ ਆਪਾਂ ਸਰਵਣ ਕਰਦੇ ਹਾਂ ਜਿਸ ਤਰ੍ਹਾਂ ਸਿੰਗਲਾ ਦੀ ਵਿੱਚ ਸ਼ਿਮਰਾ ਵਿਰਾਜੇ ਨੂੰ ਆਪ ਜੀ ਸਤਿਗੁਰੂ ਮਿਲੇ। ਬਾਹਰ ਬਾਹਰ ਪਹਿਲਾਂ ਬੈਠੇ ਸੁੱਕਾ ਹੋਇਆ ਬਾਗ ਹਰਾ ਭਰਾ ਹੋ ਗਿਆ। ਬਾਗਬਾਨ ਦੇ ਦਰਸ਼ਨ ਕਰਕੇ ਸ਼ਿਵਨਾਵ ਰਾਜੇ ਨੇ ਪਰਸ਼ੁਰਾਮ ਆਪਣੇ ਮੰਤਰੀ ਨੂੰ ਭੇਜਿਆ। ਉਹ ਚੰਗੇ ਵਧੀਆ ਭੋਜਨ ਲੈ ਕੇ ਆਇਆ। ਸਤਿਗੁਰੂ ਨੇ ਕਹਿ ਦਿੱਤਾ ਵੀ ਜਿਹੜੇ ਕੋਈ ਰਸਾਂ ਕਸਾਂ ਵਿੱਚ ਲੱਗ ਜਾਂਦੇ ਹੈ ਜਿਹਦੇ ਵਿੱਚ ਹੀ ਪਰਸ ਜਾਂਦੇ ਹੋ ਤਾਂ ਮਨੁੱਖ ਜਨਮ ਐਵੇਂ ਬਰਬਾਦ ਕਰ ਜਾਂਦੇ ਨੇ। ਅਸੀਂ ਦੱਸਿਆ ਕਸਾਂ ਵਿੱਚ ਫਸਣ ਵਾਲੇ ਨਹੀਂ ਹੈ, ਫਿਰ ਚੰਗੇ ਕੀਮਤੀ ਵਸਤਰ ਅਤੇ ਗਹਿਣੇ ਵਗੈਰਾ ਲੈ ਕੇ ਗਿਆ ਹੈ, ਉਹ ਵੀ ਮਹਾਰਾਜ ਨੂੰ ਵਾਪਸ ਕਰ ਦੇਵੀਏ ਤਾਂ ਤੁਹਾਡੇ ਜਿਹੜੇ ਰਾਜੇ ਦੇ ਪਹਿਨਣ ਯੋਗ ਹੈ ਸਾਡੇ ਕਿਸ ਕੰਮ ਇਹ। ਉਦੋਂ ਬਾਅਦ ਫਿਰ ਇਹਨਾਂ ਨੇ ਨਾਚ ਕਰਨ ਵਾਲੀਆਂ ਉਹ ਬੇਸਵਾਵਾਂ ਵਗੈਰਾ ਭੇਜ ਦਿੱਤੀਆਂ, ਉਹਨਾਂ ਵੱਲੋਂ ਵੀ ਮਹਾਰਾਜ ਨੇ ਉਹ ਨਾ ਨੁਕਰ ਕਰ ਦਿੱਤੀ, ਉਹਨਾਂ ਨੂੰ ਵਾਪਸ ਭੇਜ ਦਿੱਤਾ ਹੈ, ਸਭ ਉਪਦੇਸ਼ ਦੀ ਬਖਸ਼ਿਸ਼ ਕਰ ਦਿੱਤੀ, ਉਹਨਾਂ ਦੇ ਮਨ ਸ਼ਾਂਤ ਕਰ ਦਿੱਤੇ ਹੈ। ਰਾਜਾ ਚੱਲ ਕੇ ਆਇਆ ਅਤੇ ਆਪ ਜੀ ਪ੍ਰੀਖਿਆ ਕਰਨ ਵਾਸਤੇ ਉਹਦੇ ਵੱਲੋਂ ਪਿੱਠ ਜੀ ਕਰਕੇ ਬੈਠ ਗਏ। ਇਹ ਇੱਕ ਪਹਿਰ ਤੱਕ ਖੜੋਤਾ ਰਿਹਾ, ਸ਼ਰਧਾ ਦੇ ਕੇ ਫਿਰ ਸਤਿਗੁਰੂ ਜੀ ਨੇ ਕਿਹਾ, ਭਾਵੀ ਸ਼ਿਵਨਾਵ ਰਾਜੇ ਤੇਰੀ ਚੰਗੀ ਸੱਚਾਈ ਵਾਲੀ ਅਕਲ ਬੁੱਧ ਹੈ, ਫਿਰ ਇਸਨੇ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਰਾਜਧਾਨੀ ਵਿੱਚ ਮੇਰੇ ਪਹਿਲਾਂ ਵਿੱਚ ਚਰਨ ਪਾਓ। ਮਹਾਰਾਜ ਕਹਿੰਦੇ ਵੀ ਧਰਮ ਦੀ ਜਗ੍ਹਾ ਕਾਇਮ ਕਰੋ, ਫਿਰ ਉੱਥੇ ਆ ਜਾਵਾਂਗੇ। ਛੇਤੀ ਇਸਨੇ ਧਰਮ ਦੀ ਜਗ੍ਹਾ ਕਾਇਮ ਕਰ ਲਈ, ਸਤਿਗੁਰੂ ਜੀ ਚਲੇ ਗਏ। ਫਿਰ ਇਸਨੇ ਮਨ ਦੇ ਨਿਰਮਲ ਵਾਸਤੇ ਉਪਦੇਸ਼ ਕਿਹਾ, ਸਿੱਖਿਆ ਦਿਓ। ਮਹਾਰਾਜ ਕਹਿੰਦੇ ਦੋ ਰਸਤੇ, ਇੱਕ ਹੱਠ ਯੋਗ ਹੈ, ਇੱਕ ਭਗਤੀ ਯੋਗ ਹੈ। ਫਿਰ ਇਹਨੇ ਕਿਹਾ ਵੀ ਉਹ ਵਿਸਥਾਰ ਨਾਲ ਦੋਵੇਂ ਰਸਤਿਆਂ ਨੂੰ ਦੱਸੋ। ਆਪ ਜੀ ਨੇ ਪਹਿਲਾਂ ਹੱਠ ਯੋਗ ਦਾ ਰਸਤਾ, ਫਿਰ ਭਗਤੀ ਯੋਗ ਦਾ ਜਿਹੜਾ ਰਸਤਾ ਉਹਨੇ ਬੜੇ ਖੋਲ੍ਹ ਕੇ ਵਿਸਥਾਰ ਨਾਲ ਦੱਸਿਆ। ਫਿਰ ਇਹਦੇ ਪਰਸਾਏ ਪੁਰਾਣ ਸੰਗਲੀ ਨਾਮ ਦੀ ਪੁਸਤਕ ਵੀ, ਜਿਹੜੇ 113 ਅਧਿਆ ਹਨ, ਉਹ ਬਿਆਨ ਕੀਤੇ। ਉਹ ਇਹਦੇ ਜੀ ਨਾਲ ਵਚਨ ਕੀਤਾ ਵੀ ਕਿਸੇ ਸਮੇਂ ਸਾਡਾ ਸਿੱਖ ਤੁਹਾਡੇ ਕੋਲ ਆਏਗਾ, ਜਦੋਂ ਇਹ ਪੁਰਾਣ ਸੰਗਲੀ ਪੁਸਤਕ ਮੰਗੇ ਉਸਨੂੰ ਉਹ ਦੇ ਦੇਣੀ, ਉਹਨਾਂ ਚਿਰ ਤੁਸੀਂ ਆਪਣੇ ਘਰ ਦੇ ਵਿੱਚ ਇਹਨੂੰ ਸੰਭਾਲ ਕੇ ਰੱਖਣਾ ਹੈ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਵਿੱਤਰ ਸਰੂਪ ਭਾਈ ਗੁਰਦਾਸ ਜੀ ਨਾਲ ਹੀ ਲਿਖਾਉਣ ਲੱਗੇ, ਉਸ ਵੇਲੇ ਆਪ ਜੀ ਨੇ ਉਹ ਪੈੜਾ ਮੁੱਖਾ ਨੂੰ ਇਹ ਸਿੰਗਲਾ ਦੀਪ ਸ਼ਿਵਨਾਵ ਦੇ ਰਾਜੇ ਦੀ ਗੱਦੀ 'ਤੇ ਕੋਈ ਬੈਠਾ ਸੀ ਉਸ ਵੇਲੇ ਉਹਦੇ ਕੋਲ ਭੇਜਿਆ ਸੀ, ਉਹ ਫਿਰ ਲੈ ਕੇ ਆ ਰਿਹਾ ਸੀ। ਅੱਗੇ ਆ ਕੇ ਇਤਿਹਾਸ ਆ ਜਾਣਾ ਵੀ ਉਹ ਇੱਕ ਜਿਹੜਾ ਹੱਥ ਹੈ ਇਹ ਪੁਸਤਕ ਸੀਸ ਤੋਂ ਉੱਪਰ ਉੱਪਰ ਹੀ ਆ ਰਹੀ ਸੀ। ਐਸਾ ਕੋਈ ਦੇਖ ਕੇ ਸਾਧੂ ਨੇ ਵੀ ਇਹ ਜਿਹੜੀ ਪੁਸਤਕ ਹੈ ਤਾਂ ਕੋਈ ਬਹੁਤ ਤਾਕਤ ਵਾਲੀ ਹੈ, ਭਾਈ ਭੈੜੇ ਤੋਂ ਮੰਗ ਕੀਤੀ ਵੀ ਮੈਨੂੰ ਇਹ ਪੜ੍ਹਨ ਵਾਸਤੇ ਦੇ। ਕਹਿਣ ਲੱਗਿਆ ਤਾਂ ਗੁਰੂ ਅਰਜਨ ਦੇਵ ਮਹਾਰਾਜ ਦੀ ਹਜ਼ੂਰੀ ਵਿੱਚ ਜਾ ਕੇ ਤੂੰ ਇਹਦੇ ਦਰਸ਼ਨ ਕਰ ਸਕਦਾ, ਪੜ੍ਹ ਸਕਦਾ ਹਾਂ, ਰਸਤੇ ਵਿੱਚ ਨਹੀਂ। ਫਿਰ ਅੱਗੇ ਪ੍ਰਸੰਗ ਆਉਣਾ ਵੀ ਉਹ ਸਾਧੂ ਨਾਲ ਹੀ ਆਇਆ ਸੀ, ਅਤੇ ਭਾਈ ਪੈੜਾ ਜੀ ਨੇ ਮਹਾਰਾਜ ਜੀ ਅੱਗੇ ਲਿਆ ਰੱਖੀ ਸੀ ਪੁਸਤਕ, ਦੇਖ ਦੁੱਖ ਕੇ ਮਹਾਰਾਜ ਨੇ ਜਿਹੜਾ ਆ ਸਰੋਵਰ ਇਹਦੇ ਵਿੱਚ ਸੁੱਟ ਦਿੱਤੀ ਸੀ, ਸੁੱਟਵਾ ਦਿੱਤੀ ਸੀ। ਫਿਰ ਸਾਧੂ ਨੂੰ ਕਿਹਾ, ਮਹਾਰਾਜ ਮੈਂ ਤਾਂ ਬਹੁਤ ਸਮੇਂ ਤੋਂ ਨਾਲ ਨਾਲ ਆ ਰਿਹਾ ਹਾਂ, ਮੈਂ ਤਾਂ ਇਹਦੇ ਵਿੱਚੋਂ ਕੋਈ ਯੋਗ ਦੀਆਂ ਕਲਾ ਲਿਖਣੀਆਂ ਸੀ। ਮਹਾਰਾਜ ਕਹਿੰਦੇ ਵੀ ਸਾਡੇ ਤਾਂ ਕਿਸੇ ਕੰਮ ਦੀ ਨਹੀਂ ਇਹ, ਦੋ ਚਾਹੁੰਦਾ ਤਾਂ ਇਹਦੇ ਵਿੱਚੋਂ ਕੱਢ ਲੈ। ਫਿਰ ਸਰੋਵਰ ਵਿੱਚੋਂ ਨੇ ਬਾਹਰ ਕੱਢ ਲਈ ਸੀ, ਅਤੇ ਇਸ ਤਰ੍ਹਾਂ ਫਿਰ ਮਹਾਰਾਜ ਕਹਿੰਦੇ ਚੰਗਾ ਤੂੰ ਸਾਧੂ ਆਪਣੇ ਕੋਲ ਹੀ ਇਹਨੂੰ ਰੱਖ ਲਾ। ਉਹ ਇਸ ਤਰ੍ਹਾਂ ਇਹ ਪ੍ਰਾਣ ਸੰਗਲੀ ਉਹ ਸਾਧੂ ਨੂੰ ਦੇਣ ਕਰਕੇ ਹੁਣ ਵੀ ਉਹ ਪੁਸਤਕ ਛਪੀ ਹੋਈ ਹੈ, ਬਾਜ਼ਾਰਾਂ ਵਿੱਚ ਮਿਲ ਜਾਂਦੀ ਹੈ ਪ੍ਰਾਣ ਸੰਗਲੀ, ਤੁਸੀਂ ਪੁਸਤਕ ਘੋ ਦੇ ਦਿੰਦੇ ਨੇ, ਪਰ ਉਹਦੇ ਵਿੱਚ ਵਾਧਾ ਘਾਟਾ ਬਹੁਤ ਹੋਇਆ ਹੋਇਆ ਹੈ, ਯਾਨੀ ਅਖੇਕ ਬਹੁਤ ਹੈ। ਗੁਰਮਤਿ ਦੇ ਨਾਲ ਉਹਦਾ ਬਹੁਤਾ ਕੋਈ ਸੰਬੰਧ ਨਹੀਂ ਹੈ। ਹਠ ਯੋਗ ਦੀਆਂ ਕਿਰਿਆਵਾਂ ਜ਼ਿਆਦਾ ਹੈ। ਸੋ ਗੁਰੂ ਮਹਾਰਾਜ ਨੇ ਉਹ ਰਾਜੇ ਦੇ ਕਹਿਣ ਕਰਕੇ ਇਹ ਸਾਰਾ ਕੁਛ ਕਹਾਇਆ ਸੀ, ਅਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਦੇਖ ਕੇ ਫਿਰ ਵੀ ਆਉਣ ਵਾਲੇ ਸਿੱਖਾਂ ਵਿੱਚ ਤਾਂ ਭਗਤੀ ਯੋਗ ਹੀ ਰਹਿਣਾ ਹੈ, ਇਹ ਹਠ ਯੋਗ ਦੀ ਕਿਰਿਆ ਤਾਂ ਗੁਰਸਿੱਖਾਂ ਨੂੰ ਲੋੜ ਨਹੀਂ, ਇਸ ਕਰਕੇ ਇਹ ਪੁਸਤਕ ਦੀ ਸਾਨੂੰ ਕੀ ਲੋੜ ਹੈ। ਸੋ ਇਸ ਕਰਕੇ ਉਹਨੂੰ ਸੰਭਾਵਿਤ ਕਰਨ ਵਾਸਤੇ ਕੋਸ਼ਿਸ਼ ਕੀਤੀ ਸੀ, ਪਰ ਸਾਧੂ ਦੇ ਬੇਨਤੀ ਕਰਨ ਤੋਂ ਫਿਰ ਉਹ ਸੰਸਾਰ ਵਿੱਚ ਰਹਿ ਗਈ। ਇਸ ਤਰ੍ਹਾਂ ਉਹਦੇ ਵਿੱਚ ਜਿਹੜੀ ਅਨਮਨੀ ਅਵਸਥਾ ਹੈ, ਜਿੱਥੇ ਸੁੱਖ ਅਤੇ ਦੁੱਖ, ਇਸੇ ਤਰਾਗ ਅਤੇ ਦਵੇਸ਼ ਕੋਈ ਨਹੀਂ ਪ੍ਰਤੀਤ ਹੁੰਦੇ ਹਨ, ਉਹ ਉਪਰ ਅਵਸਥਾ ਦਾ ਉਹਦੇ ਵਿੱਚ ਬਹੁਤ ਸੋਹਣੇ ਢੰਗ ਨਾਲ ਨਿਰਣ ਕੀਤਾ, ਜਿਵੇਂ ਅੰਤਰ ਸੁਣੋ, ਬਾਹਰ ਸੁਣੋ, ਤਿਰਪਵਣ ਸੁਨਮ ਸੁਣੋ, ਚੌਥੇ ਸੁਣਨਾ ਜੋ ਨਰ ਜਾਣਾ ਤਾਕੋ ਪਾਵਨ ਸੁਣੋ। ਇਸ ਤਰ੍ਹਾਂ ਉਹ ਜਿਵੇਂ ਉਪਰ ਅਵਸਥਾ ਦਾ ਗੁਰੂ ਨਾਨਕ ਸਾਹਿਬ ਜੀ ਨੇ ਸਿੱਧ ਗੋਸ਼ ਸਿਰਲੇਖ ਬਾਣੀ ਉਚਾਰਨ ਕਰਦਿਆਂ ਕੀਤਾ ਹੈ, ਉਹਦੇ ਵਿੱਚ ਵੀ ਇਹ ਅਨਮਨੀ ਅਵਸਥਾ ਦਾ ਫਰਵਸਥਾ ਦਾ ਕਥਨ ਕੀਤਾ ਹੈ। ਨਾਨਕ ਦੁੱਖ ਸੁਖ ਵਿਆਪਤ ਨੇ ਜਿੱਥੇ ਆਤਰਮ ਪ੍ਰਕਾਸ਼, ਉਸ ਅਵਸਥਾ ਦੀ ਵਾਲੀ ਜਿਹੜੀ ਪੁਸਤਕ ਹੈ ਉਹ ਗੁਰੂ ਮਹਾਰਾਜ ਦੇ ਸਮੇਂ ਫਿਰ ਇਸ ਤਰ੍ਹਾਂ ਉਹ ਸਾਧੂ ਦੇ ਰਾਹੀਂ ਇੱਥੇ ਸੰਸਾਰ ਵਿੱਚ ਰਹਿ ਗਈ, ਨਹੀਂ ਤਾਂ ਆਪ ਜੀ ਨੇ ਤਾਂ ਉਹਨੂੰ ਸਮਾਪਤ ਕਰ ਦਿੱਤਾ ਸੀ। ਸੋ ਇਸ ਤਰ੍ਹਾਂ ਇਹ ਫਿਰ ਮਹਾਰਾਜ ਦੇ ਇੱਥੇ ਰਹਿਣ ਕਰਕੇ ਬਹੁਤ ਸੰਗਤ ਪੰਗਤ ਕਾਇਮ ਹੋ ਗਈ, ਬਹੁਤ ਵੱਡਾ ਲੰਗਰ ਚੱਲਣ ਲੱਗ ਪਿਆ। ਇੰਨਾ ਜਾਣੀ ਲੰਗਰ ਚੱਲਦਾ, ਹਰ ਰੋਜ਼ ਦਾ ਅੱਠ ਪਹਿਰਾਂ ਦਾ 21 ਮਣ ਲੂਣ ਪੈ ਜਾਂਦਾ ਹੈ। ਉਹ ਮੁਸਲਮਾਨੀ ਰਾਜ ਭਾਗ ਹੋਣ ਕਰਕੇ ਉਸ ਇਲਾਕੇ ਜਿਹੜਾ ਇੱਕ ਸਿਰ, ਉਸ ਨੂੰ ਇੱਕ ਮਣ ਦਾ ਨਾਂ ਦਿੰਦੇ ਨੇ, ਜਾਣੀ 21 ਸਿਰ ਰੋਜ਼ ਦਾ ਲੂਣ ਉਹ ਲੰਗਰ ਵਿੱਚ ਲੱਗ ਜਾਂਦਾ। ਲੂਣ ਦੀਆਂ ਹੁਣ ਸਬਜ਼ੀਆਂ ਬਣਾ ਲਓ, ਅਤੇ ਲੂਣ ਦੇ ਚੌਲ, ਹੋਰ ਜਿਹੜੀ ਕੋਈ ਬੂੰਦੀ ਵਗੈਰਾ ਹੈ, ਜਾਂ ਇਹ ਸਮੋਸੇ ਹੈ, ਪਕੌੜੇ ਹੈ, ਬ੍ਰੈਡ ਵਗੈਰਾ ਹੈ, ਸਭ ਲੂਣ ਹੀ ਇਹਦੇ ਵਿੱਚ ਪ੍ਰਧਾਨ ਹੁੰਦਾ ਹੈ। ਇਸ ਤਰ੍ਹਾਂ ਜਿਹੜੀ ਦਾਲ ਵਗੈਰਾ ਹੈ ਉਹ ਜੇ ਪਾਈਏ ਇੱਕ ਸਿਰ ਮਗਰ ਤਾਂ ਛਟਾਂਕ ਲੂਣ ਪੈਂਦਾ ਹੀ ਹੈ। ਇਸ ਤਰ੍ਹਾਂ ਇੱਧਰ ਹੁਣ ਜੇ 40 ਸਿਰ ਦਾ ਇੱਕ ਮਣ ਹੈ ਅਤੇ 40 ਛਟਾਂਕਾਂ ਪੈ ਗਈਆਂ, ਇਸ ਹਿਸਾਬ ਨਾਲ ਜਾਣੀ 8 ਕੁ ਮਣ ਦਾਲ ਦਾ 21 ਸਿਰ ਜਿਹੜਾ ਲੂਣ ਬਣ ਜਾਂਦਾ ਹੈ। ਉਹ ਇੰਨੀ ਕੁ ਦਾਲ 3200 ਜਿਹੜਾ ਲੰਗਰ ਵੀ ਛਕ ਛਕਾ ਸਕਦਾ ਇਨਸਾਨ ਇੰਨੀ ਗਿਣਤੀ ਵਿੱਚ, ਇਸ ਤੋਂ ਵੱਧ ਵੀ ਆ ਹੋਲੇ ਮਹੱਲੇ ਅਤੇ ਹੋਰ ਕੋਈ ਹੁਣ ਚਮਕੌਰ ਸਾਹਿਬ ਜੋੜ ਮੇਲਾ ਚੱਲ ਰਿਹਾ, ਇੱਥੇ ਬਹੁਤ ਸੰਗਤ ਆ ਜਾਂਦੀ ਹੈ। ਹੁਣ ਥਾਂ ਥਾਂ ਲੰਗਰ ਚੱਲਦੇ ਹੈ, ਉੱਥੇ ਹੁਣ ਕਿੰਨੇ ਕੁ ਲੂਣ ਦੀ ਵਰਤੋਂ ਹੋਊਗੀ, ਉਹ ਤਾਂ ਕਿਤੇ ਇਹਦੋਂ ਜ਼ਿਆਦਾ ਹੋ, ਦੁੱਗਣਾ ਤਿੱਗਣਾ। ਹੋਲੇ ਮਹੱਲੇ 'ਤੇ ਤਾਂ ਫਿਰ ਕੋਈ ਹੱਦ ਬੰਨਾ ਹੀ ਨਹੀਂ ਰਹਿੰਦਾ ਹੈ। ਹਾਂ, ਦੇਖ ਲਓ ਜਿੱਥੇ ਕਿੱਥੇ ਲੰਗਰ ਲੱਗੇ ਹੋਏ ਆ, ਥਾਂ ਥਾਂ ਹੀ ਇਹ ਨਾਲੇ ਮਠਿਆਈਆਂ ਅਤੇ ਨਾਲੇ ਪਤੌੜ ਸਮੋਸੇ ਹੋਰ ਬ੍ਰੈਡ ਵਗੈਰਾ ਖੁੱਲ੍ਹੇ ਵਰਤੀ ਜਾਂਦੇ ਰਾਤ ਦਿਨ। ਇਸ ਕਰਕੇ ਕਈ ਵਾਰੀ 21 ਮਣ ਜਾਂ 21 ਸ਼ੇਰ ਦਾ ਉਹ ਇੱਥੇ ਪ੍ਰਸੰਗ ਜਾਂ ਸੁਣ ਕੇ ਕਹਿੰਦੇ ਇੰਨਾ ਕਿਵੇਂ ਲੱਗ ਸਕਦਾ ਹੈ, ਲੂਣ ਤਾਂ ਥੋੜ੍ਹਾ ਜਿਹਾ ਪਾਈਏ ਅਤੇ ਉਹਨੇ ਨਹੀਂ ਉਹ ਜਿਹੜਾ ਦਾਲ ਆ ਠੀਕ ਬਣ ਜਾਂਦੀ, ਗਲ ਜਾਂਦੀ ਹੈ, ਉਹਦਾ ਰਸ ਬਣ ਜਾਂਦਾ ਹੈ, ਇਹ ਨਹੀਂ ਹੋ ਸਕਦਾ। ਪਰ ਜੇ ਇਸ ਤਰ੍ਹਾਂ ਜਦੋਂ ਕੋਈ ਜੋੜ ਮੇਲੇ ਹੁੰਦੇ, ਕੋਈ ਸਮਾਗਮ ਹੁੰਦੇ, ਉੱਥੋਂ ਦਾ ਹਿਸਾਬ ਲਾਈਏ ਸੰਗਤ ਦੇ ਨਾਲ, ਫਿਰ ਕੋਈ ਬਹੁਤਾ ਨਹੀਂ ਹੈ। ਸੋ ਰਾਹ ਵਿਚਾਰ ਇਸ ਤਰ੍ਹਾਂ ਇੱਥੇ ਸੰਗਤ ਪੰਗਤ ਕਹਿ ਕੇ ਲੰਗਰ ਚਲਾ ਕੇ ਸਿੱਖੀ ਫੈਲਾ ਕੇ ਮਹਾਰਾਜ ਫਿਰ ਚੱਲਣ ਦੀਆਂ ਤਿਆਰੀਆਂ ਕਰਨ ਲੱਗੇ। ਰਾਜਾ ਬੇਨਤੀਆਂ ਕਰਕੇ ਰੱਖ ਲੈਂਦਾ ਕਿ ਮਹਾਰਾਜ ਹੋਰ ਰਹੋ ਰਹੋ, ਅਖੀਰੇ ਮਹਾਰਾਜ ਕਹਿੰਦੇ ਵੀ ਅਸੀਂ ਹੁਣ ਜਾਣਾ ਹੀ ਹੈ, ਇਸ ਤਰ੍ਹਾਂ ਕੁਝ ਕਾਰਨ ਹੈ ਜਿਸ ਕਰਕੇ ਰਹਿਣਾ ਮੁਸ਼ਕਲ ਹੈ। ਉਹ ਕਹਿ ਕੇ ਇਸ ਨੂੰ ਗੁਰਮੁਖ ਪਦਵੀ ਬਖਸ਼ ਦਿੱਤੀ, ਸਿੱਖੀ ਦੇ ਪ੍ਰਚਾਰ ਵਾਸਤੇ ਨੀਯਤ ਕਰ ਦਿੱਤਾ ਹੈ, ਸਾਰੇ ਜਿੰਨੇ ਹੈ ਸਭ ਦੇ ਚਰਨੀ ਲਾ ਦਿੱਤੇ, ਇਹਦੀ ਆਗਿਆ ਵਿੱਚ ਰਹਿਣਾ। ਇਸ ਤਰ੍ਹਾਂ ਦੇ ਬਚਨ ਆਪ ਜੀ ਨੇ ਕਹੇ। ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਾਰਾ ਪ੍ਰਸੰਗ ਸੁਣਿਆ ਹੈ। ਜਿਵੇਂ ਤ੍ਰਿਆ ਰਾਜ ਵਿੱਚ ਗਏ, ਜਿੱਥੋਂ ਦੀ ਨੂਰ ਸ਼ਾਹ ਰਾਜਾ ਸੀ, ਉਹਨੂੰ ਜਿਵੇਂ ਮਹਾਰਾਜ ਨੇ ਸਿੱਧੇ ਰਸਤੇ ਪਾਇਆ, ਹੋਰ ਜਿਹੜੇ ਉਹਦੇ ਨਾਲ ਦੇ ਸਨ ਸਾਰਿਆਂ ਨੂੰ ਸਿੱਖੀ ਬਖਸ਼ੀ, ਭਾਵ ਭਗਤੀ ਵਾਲੇ ਬਣਾਇਆ, ਵਾਹਿਗੁਰੂ ਦੀ ਸਿਫਤ ਵਿੱਚ ਜੋੜਿਆ, ਉਹ ਪ੍ਰਸੰਗ ਆ ਰਿਹਾ ਹੈ। ਉਹ ਜਿਵੇਂ ਵੀ ਆਉਂਦਾ ਆਪਾਂ ਮਨ ਲਾ ਕੇ ਸੁਣੀਏ ਜੀ। ਦੇਸ਼ ਤਿਸੀ ਜਗ ਤੇਸ਼ ਗਏ, ਸਿੰਗਲਾ ਦੀਪ ਤੋਂ ਮਹਾਰਾਜ ਚੱਲਦੇ ਹੋਏ ਕਹਿੰਦੇ ਉਸ ਦੇਸ਼ ਦੇ ਵਿੱਚ ਚਲੇ ਗਏ ਆਪ ਜੀ। ਜੈ ਅੰਗਨਾ ਰਾਜ ਕਰੈ ਪੁਰ ਮਾਹੀ, ਜਿੱਥੇ ਦੇਸ਼ ਦੇ ਸ਼ਹਿਰ ਦੇ ਵਿੱਚ ਰਾਜਧਾਨੀ ਵਿੱਚ ਇੱਕ ਇਸਤਰੀ ਜਿਸਦਾ ਨਾਂ ਨੂਰ ਸ਼ਾਹ ਅੱਗੇ ਆ ਜਾਣਾ ਹੈ, ਕਹਿੰਦੇ ਨੂਰ ਸ਼ਾਹ ਰਾਜ ਭਾਗ ਕਰ ਰਹੀ ਸੀ। ਮੈਂ ਮਰਦਾਨਾ ਦਊ ਪਸ਼ਚਾਤ, ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ, ਇੱਕ ਤਾਂ ਮੈਂ ਸੀ ਸਤਿਗੁਰੂ ਜੀ ਦੇ ਨਾਲ, ਤੇ ਇਸੇ ਤਰ੍ਹਾਂ ਨਾਲ ਹੀ ਮਰਦਾਨਾ ਸੀ, ਪਿੱਛੇ ਪਿੱਛੇ ਜਾ ਰਹੇ ਸੀ ਆਪ ਜੀ ਦੇ। ਚੱਲੇ ਗੁਰ ਨਾਨਕ ਆਗਾ ਸੁਜਾਹੀ, ਨਾਨਕ ਸਾਹਿਬ ਸਾਥੋਂ ਅੱਗੇ ਅੱਗੇ ਮੂਰੇ ਮੂਰੇ ਚਲੇ ਜਾ ਰਹੇ ਸਨ। ਦੰਬਨ ਸਾਵਨ ਨਾਮ ਜਪਾਵਨ, ਦੁਨੀਆਂ ਵਿੱਚ ਜਿਹੜਾ ਕੋਈ ਪਖੰਡ ਫੈਲਿਆ ਇਹਨੂੰ ਨਾਸ ਕਰਨਾ ਹੈ, ਇਸੇ ਤਰ੍ਹਾਂ ਜਿਹੜੇ ਕੋਈ ਜੰਤਰ ਮੰਤਰ ਤੀਰ ਧਾਗੇ ਕਰ ਇਹਨੂੰ ਹਟਾ ਕੇ ਜਿਹੜਾ ਵਾਹਿਗੁਰੂ ਨਾਮ ਵਿੱਚ ਪਾਉਣਾ ਹੈ ਸਭ ਨੂੰ। ਜਾਵਨ ਕਾਰਨ ਆਨ ਗੁਨਾਹੀ, ਇਹ ਮਹਾਰਾਜ ਦਾ ਜਾਣਦਾ ਕਹਿੰਦੇ ਇਹ ਕਾਰਨ ਸੀ, ਸਬਬ ਸੀ, ਵੀ ਹੋਰ ਦੇਸਾਂ ਵਿੱਚ ਨਹੀਂ ਤਾਂ ਜਿੱਥੇ ਮਹਾਰਾਜ ਬੈਠੇ ਸੀ ਉੱਥੇ ਬੈਠੇ ਰਹਿੰਦੇ। ਇਹ ਪਖੰਡ ਨਾਸ ਕਰਨਾ ਸੀ, ਜੰਤਰ ਮੰਤਰ ਤਵੀਰ ਧਾਗੇ ਟੂਣੇ ਜੇ ਖਤਮ ਕਰਨੇ ਸੀ, ਉਹਦੇ ਥਾਂ ਵਾਹਿਗੁਰੂ ਨਾਮ ਜਪਾਉਣਾ ਸੀ। ਇਸ ਕਰਕੇ ਦੇਸਾਂ ਦੇਸਾਂ ਵਿੱਚ ਗਏ, ਹੋਰ ਕੋਈ ਜਾਣ ਦਾ ਕਾਰਨ ਹੈ ਨਹੀਂ ਸੀ। ਭਾਵਕ ਸਾਗਰ ਹੇਰ ਅਗਾਹ, ਬਾਕੀ ਵੀ ਗੁਰੂ ਮਹਾਰਾਜ ਨੇ ਵੇਖਿਆ ਵੀ ਇਹ ਜਿਹੜਾ ਸੰਸਾਰ ਸਮੁੰਦਰ ਹੈ ਇਹ ਤਾਂ ਅਗਨੀ ਦਾ ਹਾਸਟੋਰ ਹੈ, ਤੇ ਡੂੰਘਾ ਭਾਵ ਮਹਾਨ ਹੈ, ਅਗਨੀ ਦਾ ਸਮੁੰਦਰ ਹੈ ਸੰਸਾਰ। ਕਿਉ ਹਰ ਕੀਰਤ ਸੇਤ ਕੋ ਤਾਹੀ, ਆ ਜਿਹੜੇ ਕਲਜੁਗੀ ਜੀਵ ਹੈ ਵੀ ਅਗਨੀ ਦੇ ਸਮੁੰਦਰ ਸੰਸਾਰ ਤੋਂ ਬਚ ਜਾਣ ਸਰਨ ਮਰਨ। ਮਹਾਰਾਜ ਨੇ ਇਹ ਵਾਹਿਗੁਰੂ ਦੀ ਜਿਹੜੀ ਕੀਰਤਨ ਭਗਤੀ ਇਹਦਾ ਬੜਾ ਸੋਹਣਾ ਕਹਿੰਦੇ ਪੁਲ ਬਣਾ ਦਿੱਤਾ ਹੈ, ਕੀਰਤੀ ਰੂਪੀ ਪੁਲ ਦੇ ਆਸਰੇ ਅਗਨੀ ਸੁੰਦਰ ਤੋਂ ਪਾਰ ਪੈ ਜਾਣ ਜੀ ਬਚ ਕੇ ਸੜਨ। ਪੂਰਹ ਤੋਂ ਪੁਰ ਨਾਰ ਨਰੇਸ਼ਨ, ਇਹ ਜਿਹੜਾ ਸ਼ਹਿਰ ਸੀ ਬੜਾ ਤਕੜਾ ਹੈ ਸੀ, ਤੇ ਨੂਰ ਸ਼ਾਹ ਇਸਤਰੀ ਇੱਥੋਂ ਦਾ ਰਾਜਾ ਹੈ ਸੀ। ਤਾਹੀ ਕਿ ਮੱਧ ਗਏ ਗਤ ਦਾਨੀ, ਉਸ ਵੱਡਾ ਸ਼ਹਿਰ ਜਿਹੜਾ ਸ਼ਹਿਰ ਉਹਦੇ ਵਿਚਕਾਰ ਸਤਿਗੁਰੂ ਮੁਕਤੀ ਦਾਤੇ ਚਲੇ ਗਏ। ਬੀਥਕਾ ਹੇਰ ਬਰੇ ਬਿਪਨੀ ਪੁਨ, ਮਹਾਰਾਜ ਕਲੀ ਜੀ ਵੇਖ ਕੇ ਨਾ ਇਸ ਤਰ੍ਹਾਂ ਕਹਿੰਦੇ ਇੱਕ ਮੰਡੀ ਵਿੱਚ ਉਹ ਪ੍ਰਵੇਸ਼ ਹੋ ਗਏ ਹਨ। ਪਾਪਨ ਭਾਂਤ ਅਨੇਕਾਂ ਠਾਨੀ, ਮੰਡੀ ਵਿੱਚ ਅਨੇਕਾਂ ਤਰ੍ਹਾਂ ਦੀਆਂ ਜਿਹੜੀਆਂ ਦੁਕਾਨਾਂ ਜਿਹੀਆਂ ਦੁਕਾਨਦਾਰਾਂ ਨੇ ਬਣਾਈਆਂ ਹੋਈਆਂ, ਤਰ੍ਹਾਂ ਤਰ੍ਹਾਂ ਦੇ ਸੌਦੇ ਜੇ ਰੱਖੇ ਹੋਏ ਉਹਨਾਂ ਵਿੱਚ। ਬੈਨ ਭਨੇ ਮਰਦਾਨੇ ਤਬੈ, ਮੰਡੀ ਬਾਜ਼ਾਰ ਵਿੱਚ ਜਾਂਦਿਆਂ ਜਾਂਦਿਆਂ ਭਾਈ ਮਰਦਾਨਾ ਜੀ ਨੇ ਸਤਿਗੁਰੂ ਜੀ ਨੇ ਇਸ ਤਰ੍ਹਾਂ ਦੇ ਬਚਨ ਕਹੇ ਹਨ। ਮੁਝ ਆਇਸ ਦੇਹ ਪਿਵੋ ਕੇ ਤਪਾਨੀ, ਗੁਰੂ ਨਾਨਕ ਸਾਹਿਬ ਮੈਨੂੰ ਆਗਿਆ ਦੇ ਦੇਵੋ, ਮੈਂ ਕਿਤੇ ਨਾ ਕਿਤੇ ਇੱਥੇ ਨੇੜੇ ਤੇਰੇ ਪਾਣੀ ਪੀ ਲਵਾਂ। ਲਾਗ ਪਿਪਾਸ ਰਹੀ ਮੁਖ ਸੂਕਤ, ਜੇ ਮੈਨੂੰ ਪਿਆਸ ਲੱਗ ਰਹੀ ਹੈ ਤੇ ਮੂੰਹ ਜਾ ਮਾਰਾ ਮੇਰਾ ਸੁੱਕ ਰਿਹਾ ਇਸ ਸਮੇਂ ਆਪ ਚਲੋ ਰਲ ਜਾਉ ਸੰਗਾਨੀ ਮਾਰਾ ਆ ਹੌਲੀ ਹੌਲੀ ਚਲੋ ਮੈਂ ਪਾਣੀ ਪੀ ਕੇ ਆਪ ਜੀ ਦੇ ਨਾਲ ਫਿਰ ਰਲ ਜਾਵਾਂਗਾ ਦੋਹਰਾ ਇਹ ਬਿਦ ਬਦਕਾਰ ਬਦਨ ਤੇ ਇਸ ਤਰ੍ਹਾਂ ਭਾਈ ਮਰਦਾਨਾ ਜੀ ਨੇ ਮੁੱਖੋਂ ਸਤਿਗੁਰੂ ਨੂੰ ਕਹਿ ਕੇ ਲੇ ਦੁੱਖ ਕਦਨ ਰਜਾਏ ਦੁੱਖਾਂ ਨੂੰ ਕੱਟਣ ਵਾਲੇ ਗੁਰੂ ਨਾਨਕ ਸਾਹਿਬ ਉਹਨਾਂ ਦੀਆਂ ਆਗਿਆ ਲੈ ਕੇ ਗਇਓ ਸੰਗ ਤਜ ਸਦਨ ਇੱਕ ਮਹਾਰਾਜ ਦਾ ਸਾਰ ਛੱਡ ਕੇ ਇੱਕ ਘਰ ਵਿੱਚ ਗਿਆ ਹੈ ਮਰਦਾਨਾ ਚਾਚਿਓ ਜਲ ਮੁਝ ਪਿਆਏ ਦਰਵਾਜੇ ਤੇ ਖੜਿਆ ਹੋ ਕੇ ਆਵਾਜ਼ ਜੀ ਤੁਰੀ ਮਾਰੀ ਆ ਵੀ ਮੈਨੂੰ ਤੇ ਲੱਗੀ ਆ ਕੋਈ ਠੰਡਾ ਜਲ ਛਕਾਈਏ ਸਵੈਯਾ ਇੱਕ ਤੀ ਹੁਤੀ ਤਿੰਨ ਬੋਲ ਲਇਓ ਕਹਿੰਦੇ ਹੋਰ ਤਾਂ ਘਰ ਦੇ ਵਿੱਚ ਕੋਈ ਹੈ ਨਹੀਂ ਸੀ ਇੱਕ ਇਸਤਰੀ ਸੀ ਉਹਨੇ ਆਵਾਜ਼ ਹੀ ਮਾਰ ਕੇ ਨੂੰ ਸੱਦ ਲਿਆ ਹੈ ਤੁਮ ਅੰਤਰ ਆਨ ਕਰੋ ਜਲ ਪਾਨ ਉਹਨੇ ਆਵਾਜ਼ ਦਿੱਤੀ ਹੈ ਕਹਿੰਦੇ ਵੀ ਇਹ ਪਾਣੀ ਮੰਗਣ ਵਾਲੇ ਤੂੰ ਘਰ ਦੇ ਅੰਦਰ ਆ ਕੇ ਜਲ ਛਕ ਲੈਣਾ ਕਰ ਕਿਤ ਦੇਸ਼ ਰਹੋ ਕਿਤ ਜਾਵਾਂਗੇ ਫਿਰ ਉਹਨੂੰ ਦੇਖ ਕੇ ਕਿਹਾ ਵੀ ਤੂੰ ਕਿਹੜੇ ਇਲਾਕੇ ਵਿੱਚ ਰਹਿਣਾ ਤੇ ਕਿਹੜੇ ਇਲਾਕੇ ਵਿੱਚ ਜਾਣਾ ਬਈ ਨਿਜ ਨਾਮ ਬਤਾਵੋ ਭਾਖ ਸੁਜਾਨਾ ਵੀ ਸਿਆਣੇ ਪੁਰਸ਼ ਆਪਣਾ ਨਾਮ ਮੈਨੂੰ ਕਹਿ ਕੇ ਦੱਸ ਤੇਰਾ ਨਾਮ ਕੀ ਹੈ ਕਿਹੜੇ ਇਲਾਕੇ ਵਿੱਚ ਰਹਿਣਾ ਤੇ ਕਿੱਥੇ ਤੂੰ ਅੱਗੇ ਜਾਣਾ ਹੈ ਤਵ ਰੂਪ ਅਨੂਪ ਬਹਿਰਤ ਹਾਂ ਕਿਉਂਕਿ ਤੇਰਾ ਜਿਹੜਾ ਸਰੂਪ ਹੈ ਬੜਾ ਅਨੂਪਮ ਜਾ ਅਨੋਖਾ ਜਾ ਮੈਂ ਵੇਖਦੀ ਹਾਂ ਇਵ ਬੈਨ ਭਨੇ ਪੁਨ ਤਾਸਨ ਮਨ ਇਸ ਤਰ੍ਹਾਂ ਦੇ ਇਸਤਰੀ ਜੀ ਨੇ ਬਚਨ ਕਹੇ ਹਨ ਤੇ ਇਸ ਦਾ ਬੜਾ ਸਨਮਾਨ ਜਾ ਕੀਤਾ ਮਰਦਾਨੇ ਦਾ ਸੁਣਿਓ ਇਹ ਅੰਤਰ ਜਾ ਪਯੋ ਇਸ ਚੀਜ਼ ਤੋਂ ਸੁਣਿਆ ਵੀ ਤੂੰ ਘਰ ਦੇ ਅੰਦਰ ਆ ਕੇ ਪਾਣੀ ਪੀ ਲਾ ਨਾਲੇ ਆਪਣਾ ਨਾਮ ਦੱਸ ਨਾਲੇ ਆਪਣਾ ਇਲਾਕਾ ਦੱਸ ਨਾਂ ਦੱਸ ਤੇ ਅੰਦਰ ਚਲੇ ਆ ਗਿਆ ਮੌਜ ਨਾਲ ਮਰਦਾਨਾ ਤਹ ਬੈਸ ਗਇਓ ਮੱਚ ਪੈ ਮਰਦਾਨਾ ਪਣਗ ਜਿਹਾ ਡਾਇਆ ਹੋਇਆ ਸੀ ਮਰਦਾਨੇ ਹੁਣੀ ਮੌਜ ਨਾਲ ਬਹਿ ਗਏ ਦੇਸ਼ ਪੰਜਾਬ ਲਖੋ ਧਰ ਦੂਰ ਸੋ ਸਵੇਰੇ ਪਣਗ ਤੇ ਬੈਠ ਕੇ ਕਹਿਣ ਲੱਗਿਆ ਹੇ ਮਾਈ ਮੇਰਾ ਜਿਹੜਾ ਇਲਾਕਾ ਹੈ ਪੰਜਾਬ ਦਾ ਇੱਥੋਂ ਬੜਾ ਦੂਰ ਹੈ ਨਾਮ ਹਮਾਰ ਅਹ ਮਰਦਾਨਾ ਮੇਰਾ ਜਿਹੜਾ ਨਾਮ ਹੈ ਮਾਤਾ ਜੀ ਮਰਦਾਨਾ ਹੈ ਕੇਵਲ ਕਾਰਨ ਦੇਸ਼ਨ ਦੇਖਣ ਦੋ ਮੇਰੇ ਨਾਲ ਹੋਰ ਹੈ ਗੁਰੂ ਨਾਨਕ ਸਾਹਿਬ ਜੀ ਇੱਕ ਮਰਦਾਨਾ ਹੈ ਕਹਿੰਦੇ ਸਿਰਫ ਤਰ੍ਹਾਂ ਤਰ੍ਹਾਂ ਦੇ ਜਿਹੜੇ ਦੇਸ਼ ਦੇਖਣੇ ਵੀ ਕਿੱਥੇ ਕਿਸ ਇਲਾਕੇ ਵਿੱਚ ਕੀ ਹੁੰਦਾ ਕਿਸ ਇਲਾਕੇ ਵਿੱਚ ਕੀ ਕਰਦੇ ਕਾਜ ਨ ਆਨਹਿ ਕੀਨ ਪਿਆਨਾ ਕਹਿੰਦੇ ਹੋਰ ਸਾਨੂੰ ਕੋਈ ਕੰਮ ਨਹੀਂ ਹੈ ਇਸ ਕਰਕੇ ਅਸੀਂ ਦੇਸ਼ਾਂ ਦੇਸ਼ਾਂ ਦਾ ਲੋਕਾਂ ਦਾ ਕਰਤੱਵ ਦੇਖਣਾ ਹੈ ਸੋ ਸੁਣ ਪਾਨ ਪਿਆਵਨ ਕੇ ਇਸ ਤਰ੍ਹਾਂ ਮਰਦਾਨੇ ਤੋਂ ਕਹਿੰਦੇ ਬਚਨ ਸੁਣ ਕੇ ਕਹਿੰਦੇ ਉਹ ਪਾਣੀ ਪਿਉਣ ਦਾ ਬਹਾਨਾ ਜਾ ਬਣਾ ਕੇ ਮਿਸ ਗਰੀਮ ਮਤੰਤ ਕੁਡਾਰ ਬੰਧਾਨਾ ਪਾ ਪਿਆਵਨ ਕੇ ਮਿਸ ਕਹਿੰਦੇ ਇਸ ਬਹਾਨੇ ਗਰੀਮ ਤੰਤ ਕੋ ਡਾਰ ਬੰਧਾਨਾ ਪਾਣੀ ਪਿਉਣ ਦੇ ਬਹਾਨੇ ਜੇ ਗਲ ਦੇ ਵਿੱਚ ਕਦੇ ਮੰਤਰ ਜਾ ਪੜ ਕੇ ਉਹਨੇ ਧਾਗਾ ਜਾ ਪਾ ਦਿੱਤਾ ਗਲ ਵਿੱਚ ਇੰਡਕ ਭਾ ਪਲਟੀ ਨਰ ਦੇ ਮਰਦਾਨੇ ਹੁਣੇ ਤਾਂ ਕਹਿੰਦੇ ਬਦਲ ਗਏ ਕਹਿੰਦੇ ਭੇਡੂ ਜੇ ਬਣ ਗਏ ਕਰੂਪ ਭਯੋ ਮੁਖ ਬੋਲਤ ਆਨਾ ਹੋਰ ਹੀ ਖੋਟੇ ਜੇ ਰੂਪ ਵਾਲਾ ਬਣ ਗਿਆ ਤੇ ਮੁਖੋਂ ਹੋਰ ਹੀ ਬੋਲਦਾ ਭਿਆ ਭਿਆ ਜੀ ਕਰਨ ਲੱਗ ਗਿਆ ਹੈ ਚੰਚਲ ਨਾਰ ਚਲਿਤ ਰਹਿ ਸੋ ਕਰ ਇਸ ਤਰ੍ਹਾਂ ਜਿਹੜੀ ਕਹਿੰਦੇ ਚੰਚਲ ਇਸਤਰੀ ਨੇ ਮਰਦਾਨੇ ਨਾਲ ਇਸ ਤਰ੍ਹਾਂ ਦਾ ਚਰਿੱਤਰ ਜਿਹਾ ਕੀਤਾ ਮੰਤਰ ਜਿਹਾ ਪੜ ਕੇ ਗਲ ਵਿੱਚ ਧਾਗਾ ਜਿਹਾ ਪਾਇਆ ਭੇਡੂ ਜਿਹਾ ਬਣਾ ਲਿਆ ਦਾਮਨ ਲੈ ਕਰ ਤਾਂ ਛਿੰਨ ਮਾਹੀ ਆਪਣੇ ਹੱਥਾਂ ਵਿੱਚ ਰੱਸੀ ਜੀ ਲੈ ਕੇ ਉਸ ਇਸਤਰੀ ਨੇ ਗਰੀਬ ਵਿਖੇ ਤਿੰਨ ਬਾਂਧ ਲਈ ਪੁਨ ਮਰਦਾਨੇ ਦੇ ਕਹਿੰਦੇ ਗਲ ਵਿੱਚ ਪਾ ਕੇ ਉਹਨੂੰ ਕਹਿੰਦੇ ਬੰਨ ਲਿਆ ਗੱਠ ਜੀ ਦੇ ਲਈ ਮੇਖ ਕਸੰਗ ਦਈ ਗੱਠ ਤਾਹੀ ਫਿਰ ਉਸ ਵੇਲੇ ਜਿਹੜਾ ਘਰ ਦੇ ਵਿੱਚ ਕਿੱਲਾ ਜਿਹਾ ਗੱਡਿਆ ਉਹਦੇ ਨਾਲ ਰੱਸੀ ਦੀ ਗੰਢ ਜੀ ਦੇ ਤੀ ਉਹਨੂੰ ਉੜਦਾ ਮਰਦਾਨਾ ਆਪ ਚੱਲੀ ਘੱਟ ਸੀਸ ਧਰਾ ਇਸ ਤਰ੍ਹਾਂ ਮਰਦਾਨੇ ਨੂੰ ਬੰਨ ਕੇ ਉੱਥੇ ਨੂੜ ਕੇ ਆਪ ਸਿਰ ਤੇ ਘੜਾ ਜਿਹਾ ਰੱਖ ਕੇ ਤੇ ਪਾਣੀ ਲੈਣ ਲਈ ਤੁਰ ਪਈ ਹੈ। ਜਲ ਲੇਵਨ ਕੋ ਉਬ ਉਦਪਾਨ ਜਹਾਹੀ, ਜਿੱਥੇ ਉਹ ਸ਼ਹਿਰ ਦੇ ਵਿੱਚ ਕਹਿੰਦੇ ਖੂਹ ਹੈ ਸੀ, ਉਧਰ ਨੂੰ ਪਾਣੀ ਲੈਣ ਲਈ ਤੁਰ ਪਈ ਹੈ। ਬੈਸ ਰਹਿਓ ਬਸ ਕੋ ਨ ਚੱਲੇ ਬਸ, ਇੱਧਰ ਮਰਦਾਨਾ ਹੁਣ ਭੇਡੂ ਜਿਹਾ ਬਣ ਕੇ ਬੈਠ ਰਿਹਾ, ਬਸ ਕੋਈ ਚੱਲਦਾ ਨੀ ਵਿਚਾਰੇ ਦਾ। ਟਾਮਨ ਕੈ ਫਸ ਫਾਂਸਨ ਮਾਹੀ, ਮਾਨੋ ਕਹਿੰਦੇ ਟੂਣੇ ਰੂਪੀ ਫਾਂਸ ਫਾਹੀ ਦੇ ਵਿੱਚ ਫਸ ਗਿਆ ਹੈ। ਬਾਲਾ ਕਹੇ ਸੁਨ ਅੰਗਦ ਜੀ, ਭਾਈ ਬਾਲਾ ਜੀ ਕਹਿਣ ਲੱਗੇ ਹੇ ਗੁਰੂ ਅੰਗਦ ਸਾਹਿਬ ਜੀ ਪ੍ਰਸੰਗ ਸੁਣੋ ਤੁਸੀਂ। ਪੁਰ ਬਾਹਰ ਬੈਸ ਰਹੇ ਜਗ ਸਵਾਮੀ, ਜਗਤ ਦੇ ਮਾਲਕ ਸ਼ਹਿਰ ਤੋਂ ਬਾਹਰ ਬਾਹਰ ਬੈਠ ਰਹੇ ਸੀ। ਇੱਕ ਮਹੂਰਤ ਬੀਤ ਗਯੋ, ਮਹਾਰਾਜ ਨੂੰ ਬੈਠਿਆਂ ਬੈਠਿਆਂ ਦੋ ਘੜੀਆਂ ਦਾ ਸਮਾਂ ਲੰਘ ਗਿਆ। ਵਿਦ ਜਾਨਤ ਭੇ ਸਭ ਅੰਤਰ ਜਾਮੀ, ਸਭ ਤਰ੍ਹਾਂ ਕਰਕੇ ਅੰਦਰਲੀਆਂ ਜਾਣਨ ਜਾਣਨ ਵਾਲੇ ਹੈ। ਜੋ ਇਹ ਇਸਤਰੀ ਨੇ ਮੰਤਰ ਜਿਹਾ ਪੜ੍ਹ ਕੇ ਗਲ ਵਿੱਚ ਧਾਗਾ ਜਿਹਾ ਪਾ ਕੇ ਮਰਦਾਨੇ ਨੂੰ ਭੇਡੂ ਜਿਹਾ ਬਣਾਇਆ, ਉਹ ਆਪ ਸਭ ਕੁਝ ਜਾਣ ਗਏ ਹਨ। ਬੈਨ ਭਨੇ ਗੁਣ ਐਨ ਪ੍ਰਭੂ, ਇਹ ਗੁਰੂ ਅੰਗਦ ਸਾਹਿਬ ਜੀ ਫਿਰ ਜੋ ਗੁਣਾਂ ਦੇ ਘਰ ਹੈ ਉਹਨਾਂ ਨੇ ਮੈਨੂੰ ਉਹ ਬਚਨ ਕਹੇ। ਮਰਦਾਨਾ ਨ ਆਇਓ ਰਹਿਓ ਕਿਹ ਕਾਮੀ, ਭਾਈ ਬਾਲਾ ਮਰਦਾਨਾ ਨੀ ਆਇਆ ਵਾਪਸ, ਕਿਸ ਕੰਮ ਵਾਸਤੇ ਵੀ ਪਿੱਛੇ ਰਹਿ ਗਿਆ। ਹੋਈ ਕਦੋਂ ਅਗਲੀ ਵਿਧ ਤਾਂ ਸੰਗ, ਪਹਿਲਾਂ ਵਾਰੀ ਵਿਧੀ ਤਾਂ ਨੀ ਹੋ ਗਈ, ਜਿਵੇਂ ਪਹਿਲਾਂ ਵੀ ਉਹਨੂੰ ਸ਼ਤਰੂ ਭੇਡੂ ਜਿਹਾ ਬਣਾ ਕੇ ਬਨਤਾ ਸੀ ਕਿਸੇ ਨੇ। ਹੈ ਨਗਰੀ ਸਗਰੀ ਇਹ ਖਾਮੀ, ਕਿਉਂਕਿ ਆ ਜਿਹੜੀ ਹੁਣ ਨਗਰੀ ਆ ਸ਼ਹਿਰ ਦੀ ਜਾਣਾ, ਇਹ ਵੀ ਸਾਰੇ ਇੱਥੋਂ ਦੇ ਲੋਕ ਜੇ ਸਾਰੇ ਕੱਚੇ ਪਿੱਲੇ ਜਾਈਏ। ਨਿਗਰੇ ਨਰ ਮੂਰਖ ਸੇ ਲਖੀਏ, ਗੁਰੂ ਵਾਲਾ ਤਾਂ ਕੋਈ ਦਿਸਦਾ ਨੀ ਹੈ, ਸਾਰੇ ਨਿਗਰੇ ਜੇ ਤੇ ਮੂਰਖ ਜੇ ਲੋਕ ਇੱਥੋਂ ਦੇ ਜਾਣੇ ਜਾਂਦੇ। ਬਹੁ ਜੋਖਤਾ ਜੋਰ ਸੁਸ਼ੀਲ ਬਹੀਨਾ, ਇੱਥੇ ਇਸਤਰੀਆਂ ਦਾ ਬੜਾ ਬਲ ਹੈ, ਕਹਿੰਦੇ ਸਾਰੀਆਂ ਕਹਿੰਦੇ ਜਸਤ ਤੋਂ ਰਹਿਤ ਹੈ। ਪਰ ਚਾਵਤ ਰਾਗ ਸੁਨਾਵਤ ਥੋ, ਭਾਈ ਬਾਲਾ ਮਰਦਾਨਾ ਆਪਾਂ ਨੂੰ ਕਹਿੰਦੇ ਰਾਗ ਵਿੱਚ ਕੀਰਤਨ ਕਰਕੇ ਸੁਣਾਉਂਦਾ ਸੀ, ਸਾਡੇ ਮਨ ਨੂੰ ਪਰਚਾਉਂਦਾ ਸੀ, ਖੁਸ਼ ਰੱਖਦਾ ਹੁੰਦਾ ਸੀ। ਬੇਹਸਾਬਤ ਸੋ ਕਿਨ ਬੰਧਨ ਕੀਨਾ, ਸਾਨੂੰ ਕਈ ਵਾਰੀ ਇਹੋ ਜਿਹੀਆਂ ਗੱਲਾਂ ਕਰ ਕਰਾ ਕੇ ਹਸਾ ਦਿੰਦਾ ਸੀ, ਤੇ ਉਹ ਵੀ ਕਿਸੇ ਨੇ ਬੰਨ ਲਿਆ ਲਿਖਦਾ ਹੈ। ਚੱਲੀਏ ਸੁਧ ਲੇ ਹੋ ਅਬੈ ਤਿਸ ਕੀ, ਭਾਵਾ ਭਾਈ ਬਾਲਾ ਆਪਾਂ ਚੱਲੀਏ ਉਹ ਮਰਦਾਨੇ ਕੀਰਤਨ ਸੁਣਾਉਣ ਵਾਲੀ ਕੋਈ ਖਬਰ ਸਾਰ ਲਈਏ ਵੀ ਕਿਵੇਂ ਹੋਈ ਉਹਦੇ ਨਾਲ। ਮੁੱਖ ਭਾਖ ਗਤੇ ਨਾ ਪਿਖੈ ਦੁੱਖ ਦੀਨਾ, ਹਾਂ ਮੁੱਖੋਂ ਕਹਿੰਦੇ ਕਹਿ ਕੇ ਸਤਿਗੁਰੂ ਚੱਲ ਪਏ, ਜੋ ਗਰੀਬਾਂ ਦਾ ਦੁਖੀਆਂ ਦਾ ਦੁੱਖ ਦੇਖ ਨਹੀਂ ਸਕਦੇ ਹਨ। ਜਿਸ ਬਾਸ ਹੋਤੋ ਤਿਸ ਜਾਤ ਰਥਿਆ, ਹਾਂ ਕਹਿੰਦੇ ਜਿੱਥੇ ਉਹ ਘਰ ਹੈ ਸੀ ਨਾ, ਉਸ ਤਰ੍ਹਾਂ ਉਸੇ ਰਸਤੇ ਦੀ ਗਲੀ ਵਿੱਚ ਦੀ ਜਾ ਰਹੇ ਮਹਾਰਾਜ। ਤੀਸੋ ਮਿਲੀ ਸਿਰ ਪੈ ਘੱਟ ਲੀਨਾ, ਹਾਂ ਉਹਦੇ ਸਿਰ ਤੇ ਘੜਾ ਜਿਹਾ ਕਹਿੰਦੇ ਚੁੱਕਿਆ, ਉਹੀ ਇਸ ਸ੍ਰੀ ਜੀ ਨੇ ਮੰਤਰ ਜਿਹਾ ਪੜ੍ਹ ਕੇ ਗਲਵੇ ਧਾਗਾ ਜਿਹਾ ਪਾ ਕੇ ਮਰਦਾਨੇ ਨੂੰ ਭੇਡੂ ਬਣਾਇਆ, ਉਹੀ ਕਹਿੰਦੇ ਮਿਲ ਪਈ ਇਸਤਰੀ। ਕਬਿਤ ਸ੍ਰੀ ਗੁਰੂ ਨਿਹਾਰ ਬੂਝੀ ਬਚਨ ਉਚਾਰ, ਗੁਰੂ ਮਹਾਰਾਜ ਨੇ ਇਸਤਰੀ ਬੱਲੀ ਦੇਖ ਕੇ ਬਚਨ ਕਹਿ ਕੇ ਉਸ ਨੂੰ ਇਉਂ ਆਖਿਆ, ਗਿਉ ਮਾਨਵ ਹਮਾਰ ਇੱਕ ਆਇਓ ਇਹ ਥਾਨ ਕੋ, ਇਸਤਰੀ ਇੱਥੇ ਇੱਕ ਸਾਡਾ ਮਨੁੱਖ ਚੱਲ ਕੇ ਆਇਆ ਨਾਲ ਦਾ ਸਾਥੀ, ਹਟ ਕਹਿਣ ਗਯੋ ਕੌਣ ਜਾਣੇ ਕਹਾਂ ਪਯੋ, ਉਹ ਮੁੜ ਕੇ ਨੀ ਵਾਪਸ ਗਿਆ, ਕੌਣ ਜਾਣੇ ਵੀ ਉਹਨੂੰ ਕੀ ਹੋ ਗਿਆ। ਤੇਹ ਕਾਜ ਨਹਿ ਕਛੂ ਹੇਤ ਆਇਓ ਪਾਨੀ ਪਾਨ ਕੋ, ਕਿਹੇ ਇਸਤਰੀ ਦਾ ਹੋਰ ਤਾਂ ਕੋਈ ਖਾਸ ਕੰਮ ਹੈ ਨੀ, ਸਿਰਫ ਇੱਥੇ ਪਾਣੀ ਪੀਣੀ ਆਇਆ ਸੀ। ਤੀਕ ਤੀਕ ਕਹਿ ਬੈਨ ਇਹਾ ਨਰ ਕੋ ਹੈ ਨਾ ਆਤਾ, ਇਸਤਰੀ ਕਹਿਣ ਲੱਗੀ ਜੀ ਇੱਥੇ ਤਾਂ ਕੋਈ ਪੁਰਸ਼ ਹੋਰ ਹੈ ਨੀ, ਨੇੜੇ ਤੇੜੇ ਦਿਸ ਰਿਹਾ। ਆਖ ਹੁਣ ਦੇਖਿਓ ਗਯੋ ਥਾਨ ਕਿਤ ਆਨ ਕੋ, ਹਾਂਜੀ ਆਖ ਹੁਣ ਦੇਖਿਓ ਗਯੋ ਥਾਨ ਕਿਤ ਆਨ ਕੋ, ਕਹਿਣ ਲੱਗੀ ਮਹਾਰਾਜ ਮੈਂ ਤਾਂ ਅੱਖਾਂ ਨਾਲ ਨੀ ਦੇਖਿਆ ਨੀ ਇੱਥੇ ਕੋਈ ਹੋਰ ਪੁਰਸ਼ ਆਇਆ ਹੋਇਆ, ਇਸ ਤੋਂ ਬਗੈਰ ਕਦੇ ਹੋਰ ਕਿਸੇ ਥਾਂ ਨੂੰ ਚਲਿਆ, ਇੱਧਰ ਹੋਰ ਕਿਸੇ ਪਾਸੇ ਬਾਜ਼ਾਰ ਨੂੰ ਚਲਿਆ ਗਿਆ ਹੋਣਾ। ਅੱਗ ਜਾਏ ਹੀਰੋਪੁਰ ਰਹਿ ਨਹੀਂ ਕਹੂੰ ਦੁਰ, ਅੱਗੇ ਸ਼ਹਿਰ ਵਿੱਚ ਜਾ ਕੇ ਤੁਸੀਂ ਦੇਖ ਲਓ ਜੀ, ਤੁਹਾਡਾ ਜਿਹੜਾ ਮਨੁੱਖ ਹੈ ਪੁਰਸ਼ ਹੈ ਨਾਲ ਦਾ ਸਾਥੀ ਲੋਕ ਸ਼ਿਕ ਪਿਤਾ ਨਹੀਂ ਰਹਿ ਸਕਦਾ ਇੱਥੇ ਕਿਤੇ। ਸੁਣੇ ਮਰਦਾਨੇ ਗੁਰ ਬੈਨ ਦੇ ਅਕਾਨ ਕੋ, ਇਸ ਤਰ੍ਹਾਂ ਜਦੋਂ ਮਹਾਰਾਜ ਨੇ ਬਚਨ ਕਹੇ ਤੇ ਇਸਤਰੀ ਨੇ ਉਹਦੇ ਨਾਲ ਜਵਾਬ ਜਾ ਦਿੱਤਾ। ਇੱਧਰ ਹੁਣ ਮਰਦਾਨਾ ਘਰ ਦੇ ਅੰਦਰ ਸੀ ਤੇ ਕੰਨੇ ਦੇ ਕੇ ਮਹਾਰਾਜ ਦੇ ਬਚਨ ਸੁਣ ਲਏ ਹਨ। ਦੋਹਰਾ ਬਸ ਨਾ ਬਸਾਵਹ ਫਸੈ ਕੋ, ਇਹ ਹੁਣ ਵਿਚਾਰਾ ਫਸਿਆ ਪਿਆ, ਇਹਦਾ ਕੋਈ ਬਸ ਨਹੀਂ ਚੱਲਦਾ ਹੈ। ਬਸ ਵਿਖੇ ਬੰਦਾਨ, ਘਰ ਦੇ ਅੰਦਰ ਕਹਿੰਦੇ ਮਰਦਾਨੇ ਨੂੰ ਬੰਨਿਆ ਹੋਇਆ ਸੀ ਇਸ ਇਸਤਰੀ ਨੇ। ਭਿਆ ਭਿਆ ਭਨ ਹੈ ਸੁਣਾਵਈ, ਭਿਆ ਭਿਆ ਦੀ ਆਵਾਜ਼ ਹੀ ਕਰਕੇ ਮਹਾਰਾਜ ਨੂੰ ਸੁਣਾਉਂਦਾ ਇਹ ਭਗਤ ਵਸ਼ਲ ਕੇ ਕਾਨ, ਭਗਤਾਂ ਨਾਲ ਪਿਆਰ ਕਰਨ ਵਾਲੇ ਉਹਨਾਂ ਦੇ ਕੰਨਾਂ ਵਿੱਚ ਹੁਣ ਬੋਲਤਾ ਸਕਦਾ ਨਹੀਂ। ਉਹ ਸੰਸਕਾਰ ਜੇ ਉਹੋ ਜਿਹੇ ਪਾਏ ਹੈ ਜਿਸ ਕਰਕੇ ਜਿਵੇਂ ਉਹ ਭੇਡੂ ਬੋਲਦੇ ਹੁੰਦੇ ਭਿਆ ਭਿਆ ਕਰਦੇ, ਉਸ ਤਰ੍ਹਾਂ ਹੀ ਕਰ ਰਹੇ ਆ ਉੱਚੀ ਉੱਚੀ ਇਹ। ਸਵਈਆ ਕਿਉਂ ਨਾ ਬਤਾਵੇਂ ਮਾਨਵ ਤੂੰ, ਉਹ ਭਿਆ ਭਿਆ ਦੀ ਆਵਾਜ਼ ਹੀ ਸੁਣ ਕੇ ਮਹਾਰਾਜ ਫਿਰ ਉਹ ਬੋਲੇ ਇਸਤਰੀ ਨੂੰ, ਕਹਿੰਦੇ ਤੂੰ ਕਿਉਂ ਨਹੀਂ ਦੱਸਦੀ ਹੈ। ਮੁੱਖ ਕੂਰ ਕਹੇ ਘਰ ਅੰਤਰ ਜਾਤੀ, ਕਹਿੰਦੇ ਮੁੱਖੋਂ ਤੂੰ ਝੂਠ ਬੋਲੀ ਜਾਣੀ ਹੈ, ਤੇਰੇ ਘਰੇ ਅੰਦਰ ਸਾਡਾ ਸਾਥੀ ਜਾਣਿਆ ਜਾਂਦਾ ਹੈ। ਇਹ ਥਾਨ ਸੁਣਿਓ ਹਮ ਕਾਨ, ਇਸੇ ਤੇਰੇ ਘਰ ਦੇ ਥਾਨ ਵਿੱਚ ਅਸੀਂ ਉਹਦੀ ਆਵਾਜ਼ ਨੂੰ ਸੁਣਿਆ ਕੰਨਾਂ ਵਿੱਚ। ਬਰਿਓ ਜਲ ਪਾਨ ਕਹੇਤ ਤਿਖਾਤੀ, ਕਿਉਂਕਿ ਉਹ ਵਿਚਾਰਾ ਤਿਹਾਇਆ ਹੋਇਆ ਸੀ ਤੇ ਕਰਕੇ ਉਹ ਪਾਣੀ ਪੀਣ ਵਾਸਤੇ ਤੇਰੇ ਘਰੇ ਵੜਿਆ ਸੀ, ਆਵਾਜ਼ ਸੁਣਾਈ ਦਿੰਨੀ ਹੈ ਤੂੰ ਮੁਕਰੀ ਜਾਨੀ। ਤੀਕ ਹੈ ਪਰ ਤੀਤ ਨਹੀਂ, ਇਸਤਰੀ ਕਹਿਣ ਲੱਗੀ ਹੈ ਗੁਰੂ ਜੀ ਜੇ ਤੁਹਾਨੂੰ ਮੇਰੀ ਗੱਲ ਤੇ ਨਾ ਯਕੀਨ ਹੈ ਨਹੀਂ ਹੈ, ਪਰ ਅੰਤਰ ਲੇ ਹੇਰ ਲਵੋ ਭਲ ਭਾਂਤੀ, ਮੇਰੇ ਘਰ ਦੇ ਅੰਦਰ ਕਹਿੰਦੇ ਵੜਕ ਪ੍ਰੇਸ਼ ਕਰਕੇ ਚੰਗੀ ਤਰ੍ਹਾਂ ਤੁਸੀਂ ਦੇਖ ਲੋ। ਬੀਚਨ ਕੇਤ ਦੁਰਾਯੋ ਨਹੀਂ, ਮੈਂ ਤੁਹਾਡਾ ਜਿਹੜਾ ਸਾਥੀ ਆਪਣੇ ਘਰ ਦੇ ਥੋੜਾ ਕੋਈ ਲੁਕੋ ਕੇ ਰੱਖਿਆ। ਹਮ ਬੋਲਤ ਇਉਂ ਪ੍ਰਤੀਤ ਨ ਪਾਤੀ, ਜੇ ਮੈਂ ਇਸ ਤਰ੍ਹਾਂ ਬੋਲਦੀ ਹਾਂ ਤੁਹਾਨੂੰ ਪ੍ਰਤੀਤ ਨਹੀਂ ਪੈਂਦੀ, ਯਕੀਨ ਨਹੀਂ ਹੁੰਦਾ ਤੇ ਘਰੇ ਅੰਦਰ ਵੜਕੇ ਦੇਖ ਲੋ ਆਪਣਾ ਸਾਥੀ। ਦੋਹਰਾ ਚੰਚਲ ਧੀ ਕੇ ਚਲਤ ਲਖ, ਇਸ ਤਰ੍ਹਾਂ ਕਹਿੰਦੇ ਚੰਚਲ ਇਸਤਰੀ ਦਾ ਇਹੋ ਜਿਹਾ ਕਲ ਚਰਿੱਤਰ ਜਾ ਜਾਣ ਕੇ, ਦਲ ਤਸੀਲ ਸਤ ਜਾਨ, ਕਹਿੰਦੇ ਜਰਸਕ ਨੂੰ ਦਲ ਮਲਣ ਵਾਲੀ ਹੈ। ਇੱਕ ਸਲੋਕ ਕਹਿ ਕਮਲ ਮੁਖ, ਕਮਲ ਵਰਗੇ ਮੁਖ ਤੋਂ ਉਹਦੇ ਪਰਸਾਏ ਇੱਕ ਮਹਾਰਾਜ ਨੇ ਸਲੋਕ ਉਚਾਰਨ ਕੀਤਾ। ਕਲਾ ਦਿਖਾਈ ਤੋਨ, ਸਲੋਕ ਦੇ ਨਾਲ ਹੀ ਫਿਰ ਆਪਣੀ ਮਹਾਰਾਜ ਨੇ ਉਸ ਇਸਤਰੀ ਨੂੰ ਕਹਿੰਦੇ ਆਪਣੀ ਤਾਕਤ ਵੀ ਦਿਖਾ ਦਿੱਤੀ। ਸਲੋਕ ਕਲਰ ਕੀ ਵਣ ਜਾ ਰਹੀਆਂ, ਕਹਿੰਦੇ ਵਿਸ਼ੇ ਰੂਪ ਜਿਹੜਾ ਕਲਰ ਉਹਦੀ ਤੁਸੀਂ ਖਰੀਦਦਾਰ ਹੋ, ਵਿਸ਼ਿਆਂ ਨੂੰ ਖਰੀਦਣ ਵਾਲੀਆਂ, ਵਿਸ਼ੇ ਵਿਸ਼ਕਾਰ ਭੋਗਣ ਵਾਲੀਆਂ। ਝੁੰਗੇ ਮੁਸ਼ਕ ਮੰਗੇਨ, ਕਹਿੰਦੇ ਰਿਦਾ ਰੂਪ ਜਿਹੜਾ ਝੁੰਗਾ ਝੋੜੀ ਉਹਦੇ ਵਿੱਚ ਜਿਹੜੀ ਸ਼ਾਂਤੀ ਰੂਪ ਸੁੱਖ ਹੈ ਇਹਨੂੰ ਸੁਗੰਧੀ ਨੂੰ ਤੁਸੀਂ ਮੰਗਦੀਆਂ ਹੋ, ਜਾਂ ਜਿਹੜੀ ਭਗਤੀ ਰੂਪੀ ਜਿਹੜੀ ਮੁਸ਼ਕ ਸਤੂਰੀ ਇਹਨੂੰ ਮੰਗਦੀਆਂ ਹਾਂ। ਅਮਲਾ ਬਾਜਹ ਨਾਨਕਾ, ਕਹਿੰਦੇ ਜਿਹੜੇ ਅਮਰ ਚੰਗੇ ਨਿਸ਼ਕਾਮ ਕਰਨ ਉਹਨਾਂ ਦੇ ਕੀਤੇ ਤੋਂ ਬਗੈਰ ਕਿਉਂ ਕਰ ਕੰਤ ਮਿਲੇ, ਜਿਹੜਾ ਮਾਲਕ ਉਹਦੇ ਨਾਲ ਕਿਵੇਂ ਮਿਲਣਾ ਹੋ ਸਕਦਾ, ਵਾਹਿਗੁਰੂ ਮਾਲਕ ਨਾਲ ਕਿਵੇਂ ਮਿਲਾਪ ਹੋਤਾ ਹੈ, ਉਹ ਤਾਂ ਭਗਤੀ ਰੂਪੀ ਸੁਗੰਧੀ ਹੋਵੇ, ਵਿਸ਼ਿਆ ਰੂਪੀ ਕਲਰ ਜਿਹੜਾ ਖਰੀਦੀ ਨੂੰ ਛੱਡ ਦੇਵੋ, ਫਿਰ ਨਿਸ਼ਕਾਮ ਕਰਮ ਕਰੋ, ਫਿਰ ਕਿਤੇ ਅਸੀਂ ਮਾਲਕ ਨਾਲ ਮਿਲਣਾ ਹੋ ਸਕਦਾ ਹੈ। ਸਵਈਆ ਇਉਂ ਕਹਿਤੇ ਸਿਰ ਕੁੰਭ ਲੱਗਿਓ, ਇਸ ਤਰ੍ਹਾਂ ਸਲੋਕ ਦੇ ਕਹਿਣ ਨਾਲ ਹੀ ਉਹ ਜਿਹੜੀ ਇਸਤਰੀ ਉਹਦੇ ਸਿਰ ਤੇ ਘੜਾ ਜਿਹਾ ਜੁੜ ਗਿਆ ਹੈ। ਉਤਰੈ ਨਾ ਤਰੈ ਰਹੀ ਹਾਰ ਉਤਾਰੀ, ਕਹਿੰਦੇ ਉਹ ਲਾਇਆ ਹੋਇਆ ਹੇਠਾਂ ਲਹਿੰਦਾ ਹੀ ਨਹੀਂ ਹੈ, ਕਹਿੰਦੇ ਉਤਾਰ ਉਤਾਰ ਕੇ ਅਖੀਰੀ ਹੰਭ ਹਾਰ ਗਈ ਹੈ। ਭਿਆ ਭਿਆ ਭਨੀ ਮਰਦਾਨੇ ਜਬੈ, ਇਧਰ ਜਦੋਂ ਮਰਦਾਨੇ ਨੇ ਭਿਆ ਭਿਆ ਦੀ ਆਵਾਜ਼ ਹੀ ਕੀਤੀ ਦੁਬਾਰਾ, ਕਹ ਵਾਹਿਗੁਰੂ ਗੁਰਬਾਣੀ ਉਚਾਰੀ, ਬੋਲਿਓ ਮਰਦਾਨੇ ਭਿਆ ਭਿਉ ਕਰਦੇ ਦੱਸਾਂ ਤੂੰ ਵਾਹਿਗੁਰੂ ਵਾਹਿਗੁਰੂ ਬੋਲ। ਯੋ ਭਨ ਤੇ ਗਰ ਤੰਤ ਗਈ ਤੁਟ, ਮਹਾਰਾਜ ਦੀ ਆਵਾਜ਼ ਸੁਣ ਕੇ ਮਰਦਾਨੇ ਨੇ ਵਾਹਿਗੁਰੂ ਵਾਹਿਗੁਰੂ ਕਿਹਾ, ਉਹਦੇ ਗਲ ਦਾ ਟੱਗ ਜਿਹਾ ਫੜਕ ਦੇ ਕੇ ਟੁੱਟ ਗਿਆ ਹੈ। ਭਾ ਤਨ ਮਾਨ ਵਿਟਾਮਿਨ ਟਾਰੀ, ਅਸਰ ਜਿਹਾ ਟੂਣੇ ਦਾ ਅਸਰ ਟਲ ਗਿਆ ਤੇ ਮਰਦਾਨਾ ਸਮਝਣ ਲੱਗਿਆ ਵੀ ਹੁਣ ਮੈਂ ਪੇਡੂ ਨੀ, ਹੁਣ ਤਾਂ ਮੈਂ ਮਨੁੱਖ ਰੂਪ ਵਿੱਚ ਆ ਗਿਆ। ਲੇ ਰਬਾਬ ਧਰੇ ਨਿਜ ਕੰਧ, ਉਸੇ ਵੇਲੇ ਆਪਣਾ ਰਬਾਬ ਜਿਹਾ ਲੈ ਕੇ ਮਰਦਾਨੇ ਨੇ ਮੋਜ ਨਾਲ ਮੋਢੇ ਤੇ ਰੱਖ ਲਿਆ। ਆਯੋ ਢਿੱਗ ਲੱਜਤ ਹੇਰ ਅਗਾਰੀ, ਹਾਂ ਆਇਆ ਬੜਾ ਮਰਨ ਦੇਖ ਦੇਖ ਕੇ ਜੋ ਪਾਪਾਂ ਦੇ ਬੈਰੀ ਹੈ, ਸ਼ਰਮਸ਼ਾਰ ਜਿਹਾ ਹੁੰਦਾ ਹੈ। ਪੁਨ ਨਾਰਕ ਸੀਸ ਭਕੁੰਭ ਲੱਗਾ, ਉਧਰ ਕਹਿੰਦੇ ਜਿਹੜੀ ਇਸਤਰੀ ਉਹਦੇ ਸਿਰ ਤੇ ਉਹ ਘੜਾ ਜਿਹਾ ਲੱਗ ਗਿਆ ਜੁੜ ਗਿਆ। ਫਿਸ ਮਾਦ ਭਏ ਲੱਖ ਕਹਿ ਨਰ ਨਾਰੀ, ਜਿਹੜੇ ਕੋਈ ਇਸਤਰੀ ਪੁਰਸ਼ ਉੱਥੇ ਸੀ ਉਹ ਵੇਖ ਵੇਖ ਕੇ ਬੜੇ ਚਰਜੇ ਹੱਕੇ ਬੱਕੇ ਜੇ ਹੋ ਗਏ ਵੀ ਆਹ ਕੀ ਹੋ ਗਿਆ ਹੈ। ਬਹੁ ਕੀਨ ਪ੍ਰਿਆਸ ਭਏ ਸਭ ਬਾਦ, ਕਹਿੰਦੇ ਉਹ ਘੜੇ ਨੂੰ ਲਾਉਣ ਵਾਸਤੇ ਯਤਨ ਕੀਤੇ ਸਾਰੇ ਨਿਸ਼ਫਲ ਹੋ ਗਏ। ਪਖਾਨ ਪਿਦੈਨ ਹੈ ਬੂੰਦ ਕੇ ਮਾਰੀ, ਪਾਣੀ ਦੀਆਂ ਕੋਈ ਬੂੰਦਾਂ ਜਿਵੇਂ ਮਾਰੀਏ ਤੇ ਪੱਥਰ ਥੋੜਾ ਬਿੰਨਿਆ ਜਾਂਦਾ, ਪੱਥਰ ਥੋੜਾ ਟੁੱਟ ਜਾਂਦਾ ਹੁੰਦਾ ਪਾਣੀ ਦੀਆਂ ਛਿੱਟਾਂ ਮਾਰੀਆਂ। ਪੜ ਮੰਤਰਨ ਜੰਤਰਨ ਕੋ ਲਿਖ ਕੇ, ਪੜ ਮੰਤਰਨ ਜੰਤਰਨ ਕੋ ਲਿਖ ਕੇ, ਹਾਂ ਇਸੇ ਤਰ੍ਹਾਂ ਕੋਈ ਮੰਤਰ ਪੜਦੇ ਆ ਕੋਈ ਤਵੀਤ ਬਾਜੇ ਜੇ ਲਿਖਣਾ ਕਰਦੀਆਂ। ਕਰ ਤੰਤਰਨ ਕੋ ਸਭ ਹੀ ਹਾਰੀ, ਤੰਤਰ ਟੂਣਾ ਜਿਹੀਆਂ ਕਰਦੀਆਂ, ਤਿੰਨ ਚੀਜ਼ਾਂ ਜਿਹੀਆਂ ਇਕੱਠੀਆਂ ਕਰਕੇ ਗੰਢਾਂ ਜਿਹੀਆਂ ਦਿੰਦੀਆਂ, ਸਭ ਹਾਰ ਹੰਭ ਗਈਆਂ ਹਨ। ਘੱਟ ਕੂਟ ਸੁਬਾਨ ਉਪਾਏ ਚਲਾਵਤ, ਕਹਿੰਦੇ ਘੜਾ ਉਹ ਪਹਾੜ ਵਰਗਾ ਬਣ ਗਿਆ ਹੈ ਤੇ ਇਹ ਉਪਰਾਲੇ ਹੂਲੇ ਮੰਤਰ ਮੁੰਤਰ ਜੇਪਾਂ ਨੂੰ ਤੀਰ ਜਿਲਾ ਚਲਾਉਂਦੀਆਂ। ਖੰਡਤ ਹੋ ਨਾ ਚੱਲੇ ਉਪਚਾਰੀ, ਕਹਿੰਦੇ ਉਹ ਟੁੱਟਦਾ ਹੀ ਨਹੀਂ ਹੈ ਘੜਾ, ਕਹਿੰਦੇ ਪਹਾੜ ਵਰਗਾ ਹੈ ਨਾ ਕੋਈ ਇਲਾਜ ਚੱਲਦਾ ਹੈ। ਕਬਿਤ ਨੂਰ ਸ਼ਾਹ ਹੁਤੀ ਸਰਦਾਰ, ਤਿਸੀ ਤਿਸ ਦੇਸ਼ ਹੂੰ ਕੀ, ਉਸ ਇਲਾਕੇ ਦੀ ਕਹਿੰਦੇ ਨੂਰ ਸ਼ਾਹ ਕਹਿੰਦੇ ਮੁਖੀ ਸਰਦਾਰਨੀ ਹੈ ਸੀ ਜਾਣੀ ਰਾਜਾ ਹੈ ਸੀ। ਭਈ ਸੁਧ ਤਾਂ ਕੁਕਿਨ ਜਾਏਗਾ ਬਖਾਨਿਆ, ਉਹਨੂੰ ਖਬਰ ਸਾਰ ਹੋ ਗਈ ਕਿਸੇ ਨੇ ਜਾ ਕੇ ਉਸਨੂੰ ਦੱਸਿਆ ਹੈ। ਚੇਟ ਕੀ ਫਕੀਰ ਇੱਕ ਆਇਓ ਹੈ ਨਗਰ ਵੀ, ਫੇਰ ਨੂਰ ਸ਼ਾਹ ਤੇਰੇ ਆ ਦੇਸ਼ ਦੇ ਵਿੱਚ ਇੱਕ ਜਾਦੂਗਰ ਜਾਂ ਫਕੀਰ ਆਇਆ ਹੋਇਆ ਹੈ, ਘਟਾ ਤੀ ਇਹ ਸੀਸ ਪੈ ਲਗਾਇਓ ਸਭ ਜਾਣੇ ਆ। ਜਾਦੂਗਰ ਨੇ ਕਹਿੰਦੇ ਐਸਾ ਕੋਈ ਮੰਤਰ ਜਾਂ ਪੜ ਕੇ ਇੱਕ ਇਸਤਰੀ ਦੇ ਸਰੀਰ ਦੇ ਅਸੀਸ ਤੇ ਘੜਾ ਜਾ ਲਗਾ ਤਾ ਜਮਾ ਦਿੱਤਾ, ਸਾਰਿਆਂ ਨੇ ਜਾਣਿਆ ਉੱਥੇ। ਮੰਤਰ ਨਾ ਜੰਤਰ ਨਾ ਤੰਤਰ ਚਲਤ ਕੋਈ, ਆਓ ਘੜੇ ਨੂੰ ਲਾਉਣ ਵਾਸਤੇ ਨਾ ਉਹਦੇ ਤੇ ਕੁਛ ਵੀ ਧਾਗਾ ਚੱਲਦਾ ਹੈ, ਨਾ ਕੋਈ ਤੰਤਰ ਟੂਣਾ ਚੱਲਦਾ, ਨਾ ਕੋਈ ਮੰਤਰ ਚੱਲਦਾ ਹੈ। ਹਾਰੇ ਉਹ ਪ੍ਰਚਾਰ ਕਰ ਕਾਹੂ ਨਾ ਹਿਲਾਇਆ, ਕਹਿੰਦੇ ਸਾਰੇ ਯਤਨ ਕਰਕੇ ਹਮ ਕਰ ਗਏ, ਕੋਈ ਕਹਿੰਦੇ ਉਹ ਘੜਾ ਹਿਲਿਆ ਜਲਿਆ ਹੀ ਨਹੀਂ। ਜੈਸੇ ਸਿਆਰ ਸ਼ੇਰ ਕੋ ਪਪੀਲ ਕਾ ਸੁਮੇਰ ਕੋ, ਇਹ ਕਹਿੰਦੇ ਸ਼ੇਰ ਦੇ ਉੱਪਰ ਗਿੱਦੜ ਦਾ ਬਲ ਨੀ ਨਾ ਚੱਲਦਾ, ਸੁਮੇਰ ਪਰਬਤ ਕੀੜੀ ਨੀ ਕੋਈ ਕਰ ਸਕਦੀ, ਉਹਨੂੰ ਤੋੜ ਭੰਨ ਨੀ ਸਕਦੀ। ਉਪਾਏ ਤਿਸ ਸਾਮ ਹੈ ਸੋ ਐਸੀ ਬਿਦ ਠਾਨਿਆ, ਇਸ ਤਰ੍ਹਾਂ ਦੇ ਸਾਰੇ ਜਿਹੜੇ ਯਤਨ ਉਹਦੇ ਸਾਹਮਣੇ ਕੀਤੇ ਗਏ, ਜਿਵੇਂ ਸ਼ੇਰ ਦੇ ਸਾਹਮਣੇ ਗਿੱਦੜ ਦੀ ਕੁਝ ਨੀ ਵੱਟੀ ਰਹੀ ਹੈ, ਸੁਮੇਰ ਪਰਬਤ ਕੀੜੀ ਨੀ ਉਹਨੂੰ ਕੁਝ ਕਰ ਸਕਦੀ ਹੈ। ਜਿਹੜੇ ਉਹ ਫਕੀਰ ਹੈ ਨਾ ਉਹ ਸ਼ੇਰ ਵਰਗੇ ਹੈ, ਉਹ ਸੁਮੇਰ ਪਰਬਤ ਵਰਗੇ ਬੜੇ ਤਕੜੇ ਹੈ, ਸਾਡਾ ਉਹਨਾਂ ਕੋਲ ਕੋਈ ਵਾਹ ਵਾਸਤਾ ਨਹੀਂ ਚੱਲਦਾ। ਸੁਣੀ ਜਾ ਬਰੋਸੀ ਤਬ ਤੀਏ ਢਿੱਗ ਜੋ ਸਾਰਾ, ਇਸ ਤਰ੍ਹਾਂ ਦੀ ਗੱਲ ਨੂਰ ਸ਼ਾਹ ਨੇ ਸੁਣੀ ਹੈ ਤੇ ਗੁੱਸੇ ਵਿੱਚ ਆਈ ਹੈ। ਉਸੇ ਵੇਲੇ ਜਿਹੜੀਆਂ ਹੋਰ ਇਸਤਰੀਆਂ ਕੋਲ ਸਾਰੀਆਂ ਖੜੋਤੀਆਂ ਸੀ ਨਾ ਉਸਦੇ, ਟਾਮਨ ਕੀ ਬਿਦ ਮੈਂ ਸੁਜਾਨ ਜੇ ਉਜਾਨਿਆ, ਜਿਹੜਾ ਟੂਣਾ ਕਰਨ ਦੀ ਵਿਧੀ ਵੀ ਜਿਹੜੀਆਂ ਚੰਗੀ ਤਰ੍ਹਾਂ ਸੁਜਾਨ ਸੀ ਇਹੋ ਜਾਣਿਆ ਇਸਨੇ ਨੂਰ ਸ਼ਾਹ ਨੇ। ਭੇਜੀ ਤਾਤ ਕਾਲ ਜਹਾਂ ਕੁੰਭ ਸੀਸ ਬਾਲ ਲੱਗੇ, ਸਾਰੀਆਂ ਜਾਦੂ ਕਰਨੀਆਂ ਜੀਆਂ ਕਹਿੰਦੇ ਬੜੀ ਛੇਤੀ ਭੇਜੀਆਂ, ਜਿੱਥੇ ਇਹ ਇਸਤਰੀ ਦੇ ਸੀਸ ਤੇ ਘੜਾ ਜਾ ਲੱਗਿਆ ਹੋਇਆ ਜੁੜਿਆ ਹੋਇਆ ਹੈ। ਧਾਰਤ ਵਿਸਾਲ ਮਾਨ ਧਾਈ ਤੇ ਥਾਨਿਆ, ਬੜਾ ਮਨ ਵਿੱਚ ਮਾਣ ਹੰਕਾਰ ਜਾ ਧਾਰ ਕੇ ਉਸ ਥਾਂ ਨੂੰ ਇਹ ਤੋੜ ਕੇ ਆਈਆਂ ਹਨ ਚੱਲੀਆਂ ਹਨ। ਢੋਲਕ ਬਜਾਏ ਕੋ ਕੰਧ ਕੋ ਭਜਾਏ ਚੱਲੀ, ਇਹ ਤਾਂ ਢੋਲਕੀ ਜੀ ਵਜਾਉਂਦੀ ਆ ਰਹੀ ਹੈ, ਕੋ ਕੰਧ ਤੇ ਚੜੀ ਹੋਈ ਉਹਨੂੰ ਘੋੜੇ ਨੂੰ ਭਜਾਉਂਦੀ ਹੋਈ ਚੱਲੀ ਆ ਰਹੀ ਹੈ। ਕੋ ਨਿਜ ਬਦਨ ਤੇ ਅਗਨ ਬਿਮਾਨੀਆਂ, ਮੰਤਰਾਂ ਦੇ ਬਲ ਦੇ ਨਾਲ ਆਪਣੇ ਮੂੰਹ ਚ ਅਗਨੀ ਜੀ ਕੱਢਦੀ ਆ ਰਹੀ ਹੈ। ਚੜ ਹੈ ਬਿਪਟ ਕੋ ਕੋ ਮ੍ਰਿਗਸ਼ਾਲਾ ਪਰ, ਦਰਖਤ ਦੇ ਉੱਪਰ ਚੜੀ ਹੋਈ ਹੈ, ਕਿਸੇ ਨੇ ਮ੍ਰਿਗਸ਼ਾਲਾ ਉੱਪਰ ਹੀ ਕਹਿੰਦੇ ਸਵਾਰੀ ਕੀਤੀ ਹੋਈ ਹੈ। ਕੋ ਭੇਟ ਮੰਤਰਨ ਕੀ ਦੇਨ ਹੇਤ ਆਨਿਆ, ਕਹਿੰਦੇ ਇਸ ਤਰ੍ਹਾਂ ਮੰਤਰਾਂ ਦੀ ਜਿਹੜੀ ਭੇਟਾ ਬੜੀ ਜੀ ਦੇਣ ਵਾਸਤੇ ਆ ਗਈਆਂ ਹਨ ਉੱਥੇ। ਦੋਹਰਾ ਲਿਖ ਹਾਰੀ ਜੰਤਰਨ ਸਭ ਹੈ, ਕਹਿੰਦੇ ਤਵੀਰ ਧਾਗੇ ਜੇ ਪੰਦਰੀਏ ਚਲੀਸੇ ਚੌਂਤੀਏ ਲਿਖ ਲਿਖ ਕੇ ਹਮ ਗਈਆਂ ਹਨ। ਮੰਤਰਨ ਪੜ੍ਹਤ ਵਿਸਾਲ, ਬੜੇ ਤਰ੍ਹਾਂ ਦੇ ਮੰਤਰ ਜੀਆਂ ਪੜ੍ਹਦੀਆਂ ਹਨ। ਘਟਾ ਨ ਡੋਲਿਓ ਕਿਸੂ ਤੇ, ਕਿਸੇ ਮੰਤਰ ਜੰਤਰ ਦੇ ਬਲ ਕਰਕੇ ਜਿਹੜਾ ਘੜਾ ਹੈ ਕਹਿੰਦੇ ਬਿਲੇ ਬਿਲਕੁਲ ਨੀ ਡੋਲਿਆ ਹਿਲਿਆ। ਔਰ ਅਚਰਜ ਸਭ ਬਾਲ, ਇਸ ਕਰਕੇ ਉਹ ਜਿੰਨੀਆਂ ਮੰਤਰ ਪੜ੍ਹਨ ਵਾਲੀਆਂ ਇਸਤਰੀਆਂ ਸਾਰੀਆਂ ਇਹਦੇ ਵਿੱਚ ਚਰਜ ਹੈਰਾਨ ਹੈ। ਸੋਰਠਾ ਨੂਰ ਸ਼ਾਹ ਕੇ ਪਾਸ, ਫਿਰ ਇਸਤਰੀਆਂ ਨੇ ਕਹਿੰਦੇ ਨੂਰ ਸ਼ਾਹ ਰਾਜੇ ਦੇ ਕੋਲ, ਪੁਨ ਸੁਧ ਦੀਨੀ ਜਾਏ ਕਹਿ, ਜਾ ਕੇ ਸਾਰੀ ਖਬਰ ਸਾਰ ਦਿੱਤੀ ਹੈ। ਹਾਰੀ ਕਰਤ ਪ੍ਰਿਆਸ, ਨੂਰ ਸ਼ਾਹ ਸਾਡੇ ਰਾਜਾ ਜੀ, ਅਸੀਂ ਤਾਂ ਯਤਨ ਕਰਕੇ ਹੰਬ ਹਾਰ ਗਈਆਂ ਹਾਂ, ਬਸ ਨਾ ਚੱਲੇ ਇੱਕ ਕੁੰਭ ਪਰ, ਉਹ ਜਿਹੜਾ ਘੜਾ ਹੈ ਨਾ ਉਹਦੇ ਉੱਪਰ ਸਾਡਾ ਕੋਈ ਬਸ ਨੀ ਚੱਲਦਾ, ਕੋਈ ਯਤਨ ਨੀ ਕਾਮਯਾਬ ਹੁੰਦਾ ਹੈ। ਕਬਿਤ ਸਰੋਨ ਸੁਨ ਰੋਸਕੀਨ ਸਭਨ ਕੁਤੀਰ ਦੀਨ, ਸੁਣ ਕੇ ਕੰਨਾਂ ਵਿੱਚ ਤੇ ਨੂਰ ਸ਼ਾਹ ਰਾਣੀ ਨੇ ਮਨ ਦੇ ਵਿੱਚ ਬੜਾ ਭਾਰੀ ਗੁੱਸਾ ਜਾ ਕੀਤਾ। ਮੰਤਰ ਜੰਤਰ ਲਿਖ ਲੀਨ ਚੱਲੀ ਆਪ ਧਾਏ ਕਹਿ, ਕਹਿੰਦੇ ਜੰਤਰ ਮੰਤਰ ਜੇ ਲਿਖ ਲਏ ਤੇ ਆਪ ਹੀ ਫਿਰ ਧਾਵਾ ਕਰਕੇ ਹੱਲਾ ਜਾ ਬੋਲ ਕੇ ਚੱਲੀਏ। ਕੈਸੇ ਹੈ ਫਕੀਰ ਜਾਏ ਦੇਖੋ ਤੇ ਤੀਰ ਕੇ, ਨਾਲ ਦੀਆਂ ਸਾਥਣਾਂ ਨੂੰ ਕਹਿੰਦੀ ਹੈ ਕਿ ਹੋ ਜਾਇਆ ਫਕੀਰ ਹੈ, ਮੈਂ ਉਹਦੇ ਕੋਲ ਜਾ ਕੇ ਹੁਣੇ ਦੇਖਦੀ ਹਾਂ। ਚੇਟਕੀ ਗਹੀਰ ਆਪ ਜੀਤੂਗੀ ਬਣਾਏ ਕਹਿ, ਕਿਤਨਾ ਕੋ ਚੇਟਕੀ ਹੈ, ਕਿੰਨਾ ਕੁ ਤਕੜਾ ਉਹ ਜਾਦੂਗਰ ਹੈ, ਕਹਿੰਦੇ ਮੈਂ ਉਹਨੂੰ ਬਣਾ ਸਵਾਰ ਕੇ ਹੁਣੇ ਹੀ ਤਕੜੇ ਨੂੰ ਜਿੱਤ ਲਵਾਂਗੀ। ਆਨ ਪੜੇ ਮੰਤਰ ਸੁਹਾਏ ਲਿਖ ਜੰਤਰ, ਆ ਗਈ ਹੈ ਆ ਕੇ ਮੰਤਰ ਜੇ ਪੜੇ ਹੈ ਤੇ ਹੋਰ ਜਿਹੜੇ ਕੋਈ ਜੰਤਰ ਜੇ ਲਿਖ ਲੈ ਕੇ ਘੜੇ ਨੂੰ ਸੁਹਾਏ ਹਨ। ਗਰੀਬ ਬਾਂਧ ਤੰਤਰਨ ਕੋ ਢੋਲਕੀ ਬਜਾਏ ਕਹਿ, ਗਲਵੇ ਤਾਗਾ ਜਾ ਬੰਦ ਕੇ ਉਹ ਇਸਤਰੀ ਦੇ ਹੋਰ ਜਿਹੜੇ ਕੋਈ ਤੰਤਰ ਜੇ ਹੈ ਉਹ ਕਰਦੀਆਂ ਟੂਣਾ ਜੀਆਂ ਢੋਲਕੀਆਂ ਜੀ ਵਜਾਉਂਦੀ ਹੈ। ਟਾਮਨ ਬਣਾਏ ਬਹੁ ਕੂਟ ਕੋ ਡੁਲਾਏ ਦੇ, ਕਹਿੰਦੇ ਏਡੇ ਏਡੇ ਵੱਡੇ ਟੂਣੇ ਬਣਾ ਸਵਾਰ ਕੇ ਕੀਤੇ ਹੈ ਜਿਹੜੇ ਕਹਿੰਦੇ ਪਹਾੜਾਂ ਨੂੰ ਵੀ ਹਿਲਾ ਚਲਾ ਦੇ। ਐਸ ਸਾ ਬਕੀਨ ਘਟਾ ਸਕੀ ਨਾ ਡੁਲਾਏ ਕਹਿ, ਇਸ ਤਰ੍ਹਾਂ ਦੇ ਸਾਰੇ ਕਹਿੰਦੇ ਬੜੇ ਮੰਤਰ ਜੇ ਪੜ੍ਹਨਾ ਪੀੜਿਆ ਪਰ ਕਲਾ ਨੀ ਹੁੰਦਲਾ ਹਲਾ ਚੱਕੇ ਉਹ ਮੰਤਰ ਜੇ ਉਹ ਨਾ ਦੇ। ਸਵਈਆ ਪਾਵਕ ਸੇ ਉਪਚਾਰ ਕੀਏ, ਕਹਿੰਦੇ ਅੱਗ ਵਰਗੇ ਸਾਰੇ ਯਤਨ ਜੇ ਕੀਤੇ ਹਨ। ਘਟ ਲਾਗਣ ਸੀਸ ਭਯੋ ਜਲ ਨਿਆਈ, ਜਿਹੜਾ ਸ੍ਰੀ ਉਹ ਸਿਰ ਤੇ ਕਹਿੰਦੇ ਘੜੇ ਦਾ ਲੱਗਣਾ ਉਹ ਕਹਿੰਦੇ ਜਿਵੇਂ ਪਾਣੀ ਹੁੰਦਾ ਉਹਦੇ ਵਾਂਗ, ਪਾਣੀ ਤੇ ਅੱਗ ਦੀ ਕੋਈ ਉਹ ਵਸ ਨਹੀਂ ਚੱਲਦਾ ਹੁੰਦਾ, ਪਾਣੀ ਦੇ ਨੇੜਿਆਂ ਅੱਗ ਬੁੱਝ ਜਾਂਦੀ ਹੈ, ਉਹ ਮਹਾਰਾਜ ਦੇ ਨੇੜਿਆਂ ਸਭ ਇਹਨਾਂ ਦੇ ਯਤਨ ਜੇ ਫੇਲ ਹੋ ਰਹੇ। ਇੱਕ ਨਾ ਜ਼ੋਰ ਚੱਲਿਓ ਤੇ ਉੱਪਰ, ਘੜੇ ਨੂੰ ਲਾਉਣ ਵਾਸਤੇ ਉੱਪਰ ਕੋਈ ਇਹਨਾਂ ਦਾ ਬਲ ਨਹੀਂ ਚੱਲਿਆ ਹੈ। ਹਾਰ ਰਹੀ ਕਰ ਕੋਟ ਉਪਾਏ, ਇੱਕ ਨੀ ਦੋ ਨੀ ਕਰੋੜਾਂ ਉਪਰਾਲੇ ਹੀਲੇ ਜੰਦਨ ਕਰਕੇ ਹਾਰ ਹੰਭ ਰਹੀਆਂ। ਧੀ ਭਈ ਦੁੱਖ ਮੈਂ ਅਤ ਆਤੁਰ, ਉਧਰ ਜਿਹੜੀ ਇਸਤਰੀ ਹੈ ਕਹਿੰਦੇ ਦੁੱਖ ਵਿੱਚ ਬੜੀ ਵਿਆਕਲ ਜੀ ਹੋ ਗਈ ਹੈ। ਸੀਸ ਪਕੋ ਕੁੰਭ ਧਰੇ ਅਕੁਲਾਈ, ਸਿਰ ਤੇ ਉਹਦੇ ਘੜਾ ਜਾ ਧਰਿਆ ਜੰਮਿਆ ਪਿਆ, ਵਿਆਕਲ ਜੀ ਹੋ ਰਹੀ ਹੈ ਵਿਚਾਰੀ। ਹਾਏ ਮਹੂਰ ਮੂੰਹ ਬਕ ਆਨਨ, ਆਪਣੇ ਮੂੰਹ ਤੋਂ ਹਾਏ ਮਰ ਗਈ ਮਰ ਜਾਵਾਂਗੀ ਬਾਰ ਬਾਰ ਬੱਕਰੀ ਬੋਲ ਰਹੀ ਹੈ। ਮੋ ਸੰਗ ਕਿਆ ਜਗਦੀਸ਼ ਬਣਾਈ, ਜਗ ਦੇ ਮਨੀਸ਼ਰ ਮੇਰੇ ਨਾਲ ਕੀ ਆ ਤੂੰ ਬੁਰੀ ਜੀ ਬਣਾਤੀ ਹੈ। ਦੀਨ ਭਈ ਮਨ ਚੀਨ ਲਈ, ਜਿਹੜੀ ਇਸਤਰੀ ਆ ਮਨ ਵਿੱਚ ਦੀਨ ਜੀ ਹੋ ਗਈ ਹੈ ਤੇ ਮਹਾਰਾਜ ਦੀ ਮਹਿਮਾ ਨੂੰ ਉਸਨੇ ਜਾਣ ਲਿਆ ਹੈ। ਨਹੀਂ ਸੋ ਨਹੀਂ ਮਹਿਮਾ ਜੋ ਨਹੀਂ, ਮਹਿਮਾ ਜੋ ਨਹੀਂ ਗੁਰ ਕੀ ਸੁਖਕਾਰੀ, ਜੋ ਨਵੀਨ ਮਹਿਮਾ ਸਤਿਗੁਰੂ ਦੀ ਸੁਖ ਦੇਣ ਵਾਲੀ ਹੈ, ਉਹ ਜਿਹਦੇ ਸਿਰ ਤੇ ਘੜਾ ਜਾ ਜੰਮਿਆ ਉਹਨੇ ਜਾਣ ਲਿਆ ਵੀ ਬਹੁਤ ਮਹਾਨ ਹੈ। ਭਾਖ ਦਈ ਅਵਗਿਆ ਜੋ ਭਈ, ਫਿਰ ਨੂਰ ਸ਼ਾਹ ਨੂੰ ਜਿਹੜੀ ਅਵਗਿਆ ਹੋਈ ਸੀ ਮਹਾਰਾਜ ਦੀ ਉਹਨੇ ਸਾਰੀ ਇਸਤਰੀ ਨੇ ਕਹਿ ਦਿੱਤੀ। ਸੁਨ ਕਾਨ ਲਈ ਸਿਰਦਾਰ ਨਾਰੀ, ਕਹਿੰਦੇ ਇਸਤਰੀ ਦੀ ਸਰਦਾਰ ਨੂਰ ਸ਼ਾਹ ਸੀ, ਉਹਨੇ ਕਨਵੇ ਸੁਣ ਲਈ, ਇਹਨੇ ਦੱਸ ਦਿੱਤਾ ਵੀ ਉਹ ਗੁਰੂ ਨਾਨਕ ਸਾਹਿਬ ਜੀ ਮੈਂ ਬੇਅਦਬੀ ਕੀਤੀ ਹੈ, ਉਹਨਾਂ ਦੇ ਕੋਲ ਝੂਠ ਬੋਲਿਆ ਸੀ ਮੈਂ। ਪੂਰਨ ਜਾਵਹ ਪੂਰਨ ਸੰਤ ਪੈ, ਨੂਰ ਸ਼ਾਹ ਨੂੰ ਕਿਹਾ ਵੀ ਉਹ ਪੂਰਨ ਸੰਤ ਹੈ, ਉਹਨਾਂ ਕੋਲ ਛੇਤੀ ਦੇ ਕੇ ਤੁਸੀਂ ਚਲੀਆਂ ਜਾਓ। ਪੂਰਨ ਤਾਂ ਚਰਨਾ ਬਲਿਹਾਰੀ, ਉਹਨਾਂ ਦਾ ਜਿਹੜਾ ਚਰਨਾ ਦਾ ਜਿਹੜੀ ਚਰਨ ਚੂੜ ਕੇ ਧੂੜ ਹੈ, ਉਹ ਦੁੱਖਾਂ ਨੂੰ ਨਾਸ਼ ਕਰਨ ਵਾਸਤੇ ਚੂਰਨ ਵਾਸ ਹੈ, ਮੈਂ ਉਹਨਾਂ ਦੇ ਚਰਨਾਂ ਤੋਂ ਬਲਹਾਰੀ ਹਾਂ। ਮੈਂ ਅਪਰਾਧ ਕੀਓ ਇਹ ਸਾਧਕੋ, ਇਹ ਨੂਰ ਸ਼ਾਹ ਜੀ ਉਹ ਜਿਹੜੇ ਸਾਧੂ ਹੈ, ਮੈਂ ਉਹਨਾਂ ਦੇ ਮਨੁੱਖ ਨੂੰ ਭੇਡੂ ਬਣਾਇਆ ਸੀ, ਬੜਾ ਗੁਨਾਹ ਕੀਤਾ ਸੀ। ਲੈ ਹੋ ਅਰਾਧ ਮਿਟੈ ਦੁੱਖ ਭਾਰੀ, ਉਹਨਾਂ ਨੂੰ ਅਰਾਧ ਲਓ ਮਨਾ ਲਓ, ਜਿਸ ਕਰਕੇ ਮੈਂ ਵਿਚਾਰੀ ਦਾ ਭਾਰੀ ਦੁੱਖ ਜਾ ਮਿਟ ਜਾਵੇ। ਦੋਹਰਾ ਨੂਰ ਸ਼ਾਹ ਤੇ ਤੀ ਸੋ, ਇਸ ਤਰ੍ਹਾਂ ਕਹਿੰਦੇ ਉਹ ਨੂਰ ਸ਼ਾਹ ਇਸਤਰੀ ਦੇ ਨਾਲ। ਔਰ ਅੰਗਨਾ ਪੁੰਜ, ਹੋਰ ਜਣੀਆਂ ਕੋਈ ਇਸਤਰੀਆਂ ਬਹੁਤ ਹੀ ਬਹੁਤ, ਗਈ ਤਹਾਂ ਮਿਲ ਕੇ ਸਭ, ਸਾਰੀਆਂ ਇਕੱਠੀਆਂ ਹੋ ਕੇ ਉੱਥੇ ਗਈਆਂ ਹਨ। ਜਹ ਰਾਜਹ ਪਦ ਕੰਜ, ਜਿੱਥੇ ਸੋਹਣੇ ਚਰਨਾ ਕਮਲਾਂ ਵਾਲੇ ਸਤਿਗੁਰੂ ਜੀ ਬੈਠ ਰਹੇ ਹਨ। ਸੋਰਠਾ ਬੰਧਿਓ ਆਨੰਦ ਕੰਦ, ਆ ਕੇ ਜੋ ਆਨੰਦ ਦੇ ਬੱਦਲ ਉਹਨਾਂ ਦੇ ਚਰਨਾਂ ਤੇ ਨਮਸ਼ ਕਾਰ ਕੀਤੀ। ਚੰਦ ਬਦਨ ਬੈਸੀ ਨਿਕਟ, ਨੂਰ ਸ਼ਾਹ ਦਾ ਚੰਦਰਮਾ ਵਰਗਾ ਮੁਖ ਹੈ, ਹਵਾ ਕੋਲ ਬੈਠੀ ਹੈ, ਜਾਂ ਚੰਦਰਮਾ ਵਰਗੇ ਜਿਹੜੇ ਮੁਖ ਵਾਲੇ ਸਤਿਗੁਰੂ ਹੈ ਉਹਨਾਂ ਕੋਲੇ ਨੂਰ ਸ਼ਾਹ ਬੈਠੀ ਹੈ। ਤਿੰਨ ਕੋ ਦੇਖ ਮੁਕੰਦ, ਆਇਆਂ ਨੂੰ ਦੇਖ ਕੇ ਮੁਕਤੀ ਦਾਤਾ ਸਤਿਗੁਰੂ ਜੀ ਨੇ ਬੋਲੇ ਸੂਹੀ ਮਹਿ ਸ਼ਬਦ, ਸੂਹੀ ਰਾਗ ਦੇ ਵਿੱਚ ਉਸ ਵੇਲੇ ਆਪ ਜੀ ਸ਼ਬਦ ਬੋਲੇ ਹਨ, ਸ਼ਬਦ ਉਚਾਰਨ ਲੱਗੇ। ਸ੍ਰੀ ਮੁਖ ਵਾਕ ਸੂਹੀ ਮਹੱਲਾ ਪਹਿਲਾ, ਕੁਚੱਜੀ ਮੰਜ ਕੁਚੱਜੀ ਅਮਾਵਨ ਡੋਸੜੇ, ਸਵਾਏ ਮਨ ਮੁਖ ਤੋਂ ਵਾਕ ਬਚਨ ਸੂਹੀ ਰਾਗਨੀ ਵਿੱਚ ਪਹਿਲੇ ਸਰੂਪ ਦੇ, ਜਿਹਦਾ ਸਰਦੇ ਕੁਚੱਜੀ ਹੈ, ਜਿਹਦੇ ਵਿੱਚ ਜਿਹੜੇ ਚੱਜ ਅਚਾਰ ਹੈ ਕਰਤੱਵ ਹੈ ਉਹ ਖੋਟਿਆਂ ਦਾ ਨਿੰਨਾ ਹੈ, ਇਸ ਕਰਕੇ ਸਿਰਲੇਖ ਕੁਚੱਜੀ ਸੁਚੱਜੀ ਗੁਣਬੰਤੀ, ਇਹ ਤਿੰਨ ਤਰ੍ਹਾਂ ਦੇ ਸਿਰਲੇਖ ਸ਼ਬਦ ਆਉਂਦੇ ਆ ਸੂਹੀ ਰਾਗ ਵਿੱਚ। ਪਹਿਲਾਂ ਜਿਹੜਾ ਇਹ ਕੁਚੱਜੀ ਹੈ, ਖੋਟੇ ਚੱਜ ਖੋਟੇ ਕਰਤੱਵ, ਮੰਜ ਕੁਚੱਜੀ ਅਮਾਮਨ ਡੋਸੜੇ, ਪਰਮੇਸ਼ਰ ਦੇ ਸਨਮੁਖ ਹੋ ਕੇ ਮਾੜਾ ਬਚਨ ਕਹਿ ਰਹੇ ਉਤਨ ਬਰਤੇ ਦੁਆਰਾ, ਮੰਜ ਕੀ ਹੈ ਮੇਰੇ ਮਾੜਾ ਕੁਚੱਜੜ ਕੇ ਜਿਹੜੇ ਖੋਟੇ ਚੱਜ ਹੈ ਛੋਟੇ ਕੰਮ ਕਾਰ ਹੈ, ਅਤੇ ਅਮਾਮਨ ਮਿਣਤੀ ਰਹਿਤ ਮੈਂ ਦੋਸ਼ਾਂ ਵਾਲੀ ਹਾਂ। ਹੋ ਕਿਉ ਸੋ ਰਾਵਣ ਜਾਓ ਜੀਉ, ਮਿਣਤੀ ਰੋ ਰਹਿ ਦੋਸ਼ਾਂ ਵਾਲੀ ਖੋਟੇ ਚੱਜਾਂ ਵਾਲੀ, ਉਹ ਜਿਹੜਾ ਮਾਲਕ ਹੈ ਉਸਦੇ ਆਨੰਦ ਨੂੰ ਮੈਂ ਭੋਗਣ ਵਾਸਤੇ ਕਿਵੇਂ ਜਾਣਾ। ਇੱਕ ਦੂ ਇੱਕ ਚੜ੍ਹਦੀ ਆ, ਕਿ ਇੱਕ ਦੇ ਨਾਲੋਂ ਇੱਕ ਹੋਰ ਉੱਚੀ ਅਵਸਥਾ ਵਾਲੀਆਂ ਚੜ੍ਹਦੀ ਕਲਾ ਵਾਲੀਆਂ, ਕੋਈ ਸੋ ਇੱਛਾ ਵਾਲੀਆਂ, ਕੋਈ ਸੋ ਵਿਚਾਰਨਾ ਵਾਲੀਆਂ ਅਵਸਥਾ, ਕੋਈ ਤਨੋ ਮਾਰਸਨ ਵਾਲੀਆਂ, ਕੋਈ ਅਸੂ ਸੰਗਤ, ਕੋਈ ਪ੍ਰਾਰਸਾ ਭਾਰਨੀ, ਕੋਈ ਤੁਰਿਆ ਅਵਸਥਾ, ਇੱਕ ਦੂ ਇੱਕ ਚੜ੍ਹਦੀਆਂ ਅਵਸਥਾ ਵਾਲੀਆਂ ਹਨ, ਇੱਕ ਦੂ ਇੱਕ ਚੜ੍ਹਦੀਆਂ, ਇੱਕ ਤੋਂ ਇੱਕ ਚੜ੍ਹਦੀਆਂ ਅਵਸਥਾ ਵਾਲੀਆਂ ਹਨ। ਕੌਣ ਜਾਣੈ ਮੇਰਾ ਨਾਉ ਜੀਓ, ਉਹਨਾਂ ਵਿੱਚ ਮੇਰਾ ਜਿਹੜਾ ਨਾਮ ਕੌਣ ਕੋਈ ਜਾਣਦਾ, ਮੇਰੇ ਕੋਲ ਤਾਂ ਕੋਈ ਅਵਸਥਾ ਹੈ ਨਹੀਂ। ਜਿੰਨੀ ਸਖੀ ਸੋਹਰਾਵੇ ਆ, ਜਿੰਨਾ ਸਖੀਆਂ ਰੂਹ ਸੰਤਾਂ ਨੇ ਵਾਹਿਗੁਰੂ ਦੇ ਆਨੰਦ ਨੂੰ ਰਾਵਿਆ ਕੀ ਭੋਗਿਆ, ਜਾਂ ਵਾਹਿਗੁਰੂ ਦੇ ਮਾਲਕ ਦੇ ਜਸ ਨੂੰ ਰਾਵਿਆ ਕੀ ਉਚਾਰਿਆ ਹੈ। ਸੇ ਅੰਬੀ ਛਾਵੜੀ ਇਹ ਜੀਓ, ਜਿਹੜੇ ਸੰਤ ਮਹਾਪਨਾ ਉਹ ਤਾਂ ਕਹਿੰਦੇ ਜਿਵੇਂ ਅੰਬੀਰੀ ਸੰਘਣੀ ਛਾਂ ਹੁੰਦੀ ਹੈ, ਉਹ ਇੱਕ ਅੰਬ ਹੁੰਦਾ ਇੱਕ ਅੰਬੀ ਹੁੰਦੀ ਹੈ, ਇਸ ਤਰ੍ਹਾਂ ਜਿਹੜੀ ਅੰਬੀਰੀ ਹੈ ਉਹਦੇ ਜਿਹੜੀਆਂ ਅੰਬੀਆਂ ਜਿਹੀਆਂ ਉਹ ਵੀ ਬਹੁਤ ਮਿੱਠੀਆਂ ਹੁੰਦੀਆਂ ਹਨ, ਅਤੇ ਉਹਦੀ ਛਾਂ ਵੀ ਸੰਘਣੀ ਹੁੰਦੀ ਹੈ ਅਤੇ ਠੰਡੀ ਹੁੰਦੀ ਹੈ ਅੰਬੀ ਦੀ ਛਾਂ। ਇੱਥੇ ਗੁਰੂ ਗ੍ਰੰਥ ਸਾਹਿਬ ਸ਼੍ਰੀ ਦਮਦਮਾ ਸਾਹਿਬ ਬੁੰਗੇ ਮਸ ਨੂੰ ਇੱਕ ਅੰਬੀ ਜੀ ਲੱਗੀ ਹੋਈ ਹੈ ਹੁਣ ਵੀ, ਅਤੇ ਉਹਦੀਆਂ ਅੰਬੀਆਂ ਜਿਹੀਆਂ ਵੀ ਬਹੁਤ ਮਿੱਠੀਆਂ ਹੈ ਅਤੇ ਉਹਦੀ ਛਾਂ ਵੀ ਬਹੁਤ ਸੰਘਣੀ ਜੀ ਹੈ, ਅਤੇ ਉਂਝ ਇਸ ਦਾ ਅੰਬ ਵੀ ਅਰਥ ਕਰ ਲੈਂਦੇ ਅੰਬੀ, ਜਿਵੇਂ ਅੰਬ ਦੀ ਛਾਂ ਬੜੀ ਠੰਡੀ ਹੁੰਦੀ ਹੈ। ਇਸ ਤਰ੍ਹਾਂ ਜਿਹੜੇ ਮਹਾਤਮਾ ਉਹਨਾਂ ਦੀ ਜਿਹੜੀ ਹਿਰਦੇ ਦੀ ਸ਼ਾਂਤੀ ਹੈ, ਇਹ ਸੰਘਣੀ ਛਾਂ ਹੈ, ਸੁਖਰੂਪ ਛਾਂ ਜਿਹੜੀ ਛਾਂ ਹੈ ਬੜੀ ਸੁਖ ਠੰਡੀ ਹੈ। ਸੇ ਗੁਣ ਮਾਨ ਆਵਨੀ, ਇਸ ਤਰ੍ਹਾਂ ਉਹ ਜਿਹੜੇ ਮਹਾਤਮਾ ਵਾਲੇ ਗੁਣ ਹੈ ਉਹ ਮੇਰੇ ਵਿੱਚ ਨਹੀਂ ਹਨ, ਮੇਰੇ ਵਿੱਚ ਨਹੀਂ ਪ੍ਰਾਪਤ ਹਨ। ਹਉ ਕਹਿ ਜੀ ਦੋਸ਼ ਤਰੇ ਓ ਜੀਉ, ਇਸ ਕਰਕੇ ਮੈਂ ਆਪਣੇ ਜੀ ਵਿੱਚ ਹਿਰਦੇ ਵਿੱਚ ਕਿਹਦੇ ਉੱਪਰ ਦੋਸ਼ ਆਰੋਪਣਾ, ਕਿਹਦੇ 'ਤੇ ਦੋਸ਼ ਲਾਵਾਂ, ਦੋਸ਼ ਤਾਂ ਮੇਰੇ ਆਪਣੇ ਹੀ ਗੁਨਾਹਗਾਰ ਤਾਂ ਮੈਂ ਆਪ ਹੀ ਹਾਂ। ਕਿਆ ਗੁਣ ਤੇਰੇ ਵਿਥਰਾ, ਇਹ ਪਰਮੇਸ਼ਰ ਵਾਹਿਗੁਰੂ ਤੇਰੇ ਕਿਹੜੇ ਕਿਹੜੇ ਗੁਣਾਂ ਦਾ ਮੈਂ ਵਿਸਥਾਰ ਕਰਾਂ ਫਲਾ ਕਰਾਂ। ਹੋ ਕਿਆ ਕਿਆ ਕਿਨਾ ਤੇਰਾ ਨਾਉ ਜੀਓ, ਕਿਹੜਾ ਕਿਹੜਾ ਆਪ ਜੀ ਦਾ ਮੈਂ ਨਾਮ ਕਿੰਨਾ ਕੀ ਲੈਣਾ ਕਰਾਂ। ਇੱਕ ਤੋਂ ਟੋਲ ਨ ਅੰਬੜਾ, ਇਹ ਪਰਮੇਸ਼ਰ ਵਾਹਿਗੁਰੂ ਮਾਹਰ ਇੰਨੇ ਤੂੰ ਪਦਾਰਥ ਮੈਨੂੰ ਦਿੱਤੇ ਹੈ, ਮੈਂ ਨਾ ਉਹਨਾਂ ਦੇ ਬਰਾਬਰ ਇੱਕ ਦੇ ਵੀ ਸਾਧਨ ਨਹੀਂ ਕਰਕੇ ਪੁੱਜ ਸਕਦਾ। ਅੱਖਾਂ ਦੇਖਣ ਵਾਲੀਆਂ ਦਿੱਤੀਆਂ ਅਮੋਲਕ ਹੈ, ਕੰਨ ਸੁਣਨ ਵਾਲੇ ਦਿੱਤੇ ਆ ਪਦਾਰਥ ਅਮੋਲਕ ਹੈ, ਜਵਾਨ ਬੋਲਣ ਵਾਸਤੇ, ਰਸਨਾ ਰਸ ਲੈਣ ਵਾਸਤੇ, ਇੱਕ ਇੱਕ ਜਿਹੜਾ ਇਹ ਇੰਦਰੇ ਰੂਪ ਪਦਾਰਥ ਨੂੰ ਦਿੱਤਾ ਹੈ, ਮੈਂ ਸਾਧਨ ਕਰਕੇ ਮੈਂ ਪੁੱਜ ਨਹੀਂ ਸਕਦੀ, ਇਹਦਾ ਕੋਈ ਬਦਲਾ ਨਹੀਂ ਦੇ ਸਕਦੀ ਹਾਂ। ਹਉ ਸਤਿਗੁਰ ਬਾਣ ਤੇਰਾ ਜਾਓ ਜੀਓ, ਇਸ ਕਰਕੇ ਇਹ ਪਰਮੇਸ਼ਰ ਮਾਲਕ ਮੈਂ ਤਾਂ ਆਪ ਤੋਂ ਹਮੇਸ਼ਾ ਸਦਕੇ ਬਲਹਾਰਨੇ ਸਦ ਘੁੰਮ ਜਾਂਦੀ ਹਾਂ ਜੀ। ਸੋਨਾ ਰੂਪਾ ਰੰਗੁਲਾ, ਇਸੇ ਤਰ੍ਹਾਂ ਸੋਨਾ ਰੂਪਾ ਚਾਂਦੀ ਇਹ ਬੜੇ ਰੰਗਲਾ ਕੀ ਆਨੰਦ ਆਈ ਹੈ। ਮੋਤੀ ਤੈ ਮਾਣਕ ਜੀਓ, ਹੋਰ ਮੋਤੀ ਤੇ ਮਾਣ ਆਦਿਕ ਹਨ, ਉਹ ਸਭ ਕੀ ਤੈਨੇ ਦਿੱਤੇ ਹਨ। ਸੇ ਵਸਤੂ ਸਹਿ ਦਿੱਤੀ ਆ, ਸਾਰੀਆਂ ਵਸਤੀਆਂ ਜਿਹੜੀਆਂ ਉੱਪਰ ਗਿਣੀਆਂ ਤੈਨੇ ਮਾਲਕ ਦਿੱਤੀਆਂ ਹਨ। ਮੈਂ ਤਿੰਨ ਸਿਓ ਲਾਇਆ ਚਿੱਤ ਜੀਓ, ਮਾਲਕ ਪਰਮੇਸ਼ਰ ਇਹਨਾਂ ਵਸਤੂਆਂ ਵੀ ਮੈਂ ਚਿੱਤ ਲਾ ਰੱਖਿਆ, ਇਹਨਾਂ ਵਿੱਚ ਹੀ ਫਸ ਗਈ। ਮੰਦਰ ਮਿੱਟੀ ਸੰਦੜੇ, ਇਸੇ ਤਰ੍ਹਾਂ ਸਰੀਰ ਰੂਪੀ ਜਿਹੜੇ ਮਕਾਨ ਮੰਦਰ ਹੈ ਇਹ ਪੰਜਾਂ ਤੱਤਾਂ ਰੂਪੀ ਮਿੱਟੀ ਦੇ ਬਣੇ ਹੋਏ ਹਨ। ਪੱਥਰ ਕੀਤੇ ਰਾਸ ਜੀਓ, ਇਹਨਾਂ ਨੂੰ ਜਿਵੇਂ ਪੱਥਰ ਹੁੰਦਾ ਹੈ ਸੱਚੇ ਇਸ਼ਤਾ, ਜਿਵੇਂ ਪੱਥਰ ਮਜ਼ਬੂਤ ਹੁੰਦੇ ਉਹਨਾਂ ਵਾਂਗੂ ਕਹਿੰਦੇ ਜਾਣਨਾ ਕੀਤਾ ਹੋਇਆ ਹੈ। ਹਾਂ ਇੰਨੀ ਟੋਲੀ ਭੁੱਲੀ ਹੈ, ਪਰਮੇਸ਼ਰ ਵਾਹਿਗੁਰੂ ਮਾਲਕ ਮੈਂ ਇਹਨਾਂ ਟੋਲੀ ਕੇ ਪਦਾਰਥਾਂ ਨੂੰ ਦੇ ਕੇ ਭੁੱਲ ਭੁਲਾ ਗਈ ਹਾਂ। ਤਿਸ ਕੰਤਨ ਬੈਠੀ ਪਾਸ ਜੀ, ਮਾਲਕ ਤੇ ਸਾਹਿਬ ਜੀ ਦੇ ਮੈਂ ਅੰਤਰਮੁਖ ਹੋਣ ਰੂਪ ਪਾਸ ਨਹੀਂ ਬੈਠੀ, ਸਮਾਧੀ ਲਾਉਣ ਰੂਪ ਆਪ ਜੀ ਦੀ ਹਜ਼ੂਰੀ ਵਿੱਚ ਨਹੀਂ ਬੈਠੀ ਹਾਂ। ਅੰਬਰ ਕੁੰਜਾ ਕੁਰਲੀਆ, ਮਹਾਰਾਜ ਸਿਰ ਤੇ ਜਿਹੜਾ ਸਿਰ ਰੂਪੀ ਆਕਾਸ਼, ਇਹਦੇ ਵਿੱਚ ਜਿਹੜੇ ਕਾਲੇ ਕੇਸ ਰੂਪ ਜਿਹੜੀਆਂ ਕਾਲੀਆਂ ਕੁੰਜਾਂ ਉਹ ਚਲੀਆਂ ਗਈਆਂ, ਕਾਲੇ ਕੇਸ ਚਲੇ ਗਏ ਹਨ। ਹਾਂ ਇਸ ਤਰ੍ਹਾਂ ਅੱਗੇ ਪੜ੍ਹੋ। ਅੰਬਰ ਕੁੰਜਾ ਕੁਰਲੀਆ ਸਿਰ ਰੂਪੀ ਜਿਹੜਾ ਆਕਾਸ਼ ਇਹਦੇ ਵਿੱਚ ਜਿਹੜੇ ਕਾਲੇ ਕੇਸ ਰੂਪ ਕੁੰਜ ਕਾਲੀਆਂ ਕੁੰਜੀਆਂ ਕੁਰਲਾ ਗਈਆਂ ਚਲੀਆਂ ਗਈਆਂ ਕਾਲੇ ਕੇਸ ਚਲੇ ਗਏ ਹਨ। ਬਾਗਬ ਹੇਠੇ ਆਏ ਜੀਓ ਕਹਿੰਦੇ ਸਿਰ ਰੂਪੀ ਆਕਾਸ਼ ਦੇ ਸਿਰ ਤੇ ਜਿਹੜੇ ਬਗਲਿਆਂ ਵਰਜ ਚਿੱਟੇ ਕੇਸ ਆ ਬੈਠੇ ਹਨ ਧੌਲੇ ਆ ਗਏ ਹਨ। ਜਾਂ ਅੰਬਰ ਕੁੰਜਾਂ ਕੁਰਲੀਆਂ ਮੇਰੇ ਹਿਰਦੇ ਰੂਪ ਆਕਾਸ਼ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਵਾਸ਼ਨਾ ਰੂਪ ਜਿਹੜੀਆਂ ਕੁਰਲਾ ਰਹੀਆਂ ਕੁੰਜਾਂ ਤਰ੍ਹਾਂ ਤਰ੍ਹਾਂ ਦੀਆਂ ਵਾਸ਼ਨਾ ਉੱਠ ਰਹੀਆਂ ਹਨ। ਇਸੇ ਤਰ੍ਹਾਂ ਬਗਬ ਹੱਠੇ ਆਏ ਜੀਓ ਜਿਹੜੇ ਪਖੰਡ ਰੂਪੀ ਬਗਲੇ ਆ ਮੇਰੇ ਹਿਰਦੇ ਅੰਦਰ ਬਹੁਤ ਬੈਠੇ ਹਨ। ਪਖੰਡ ਬਹੁਤ ਮੈਂ ਕਰ ਰਹੀ ਹਾਂ ਸਾ ਧਨ ਚੱਲੀ ਸਾਹ ਰਹਿ। ਇਸ ਤਰ੍ਹਾਂ ਜੀ ਰੂਪੀ ਜਿਹੜੀ ਇਸਤਰੀ ਜਿਹਨਾਂ ਪਰਲੋਕ ਰੂਪੀ ਘਰ ਨੂੰ ਚੱਲੀ ਕਿਆ ਮੋਹ ਦੇਸੀ ਅੱਗੇ ਜਾਏ ਜੀਓ ਕੀ ਮੂੰਹ ਜਾ ਕੇ ਦੇਵੇਗੀ ਜਦੋਂ ਵਾਹਿਗੁਰੂ ਪੁੱਛੇਗਾ ਵੀ ਤੂੰ ਕੀ ਕੀਤਾ ਕੀ ਜਵਾਬ ਦੇਵੇ ਕੀ ਗੱਲਬਾਤ ਆਵੇਗੀ। ਸੁੱਤੀ ਸੁੱਤੀ ਝਾਲੂ ਥੀਆ ਜੀ ਸੁੱਤੀ ਸੁੱਤੀ ਝਾਲੂ ਥੀ ਝਾਲ ਥੀ ਆ। ਇਸ ਤਰ੍ਹਾਂ ਕਹਿੰਦੇ ਆ ਬਾਲਕ ਅਵਸਥਾ ਵਿੱਚ ਵਿਦਿਆ ਰੂਪ ਸੁੱਤਿਆਂ ਜਵਾਨੀ ਅਵਸਥਾ ਵਿੱਚ ਵਿਦਿਆ ਸੁੱਤਿਆਂ ਹੋਇਆਂ ਘਾਲ ਰੂਪੀ ਜਿਹੜਾ ਝਾਲ ਕੀਏ ਦਿਨ ਚੜ ਗਿਆ ਹੈ ਸਵੇਰ ਹੋਇਆ ਆ ਹੈ। ਭੁੱਲੀ ਵਾਟੜੀ ਆਸ ਜੀਓ ਪਰਮੇਸ਼ਰ ਜਿਹੜੀ ਤੇਰੀ ਭਾਵ ਭਗਤੀ ਦੀ ਪਗਡੰਡੀ ਹੈ ਬਾਰਾਂ ਰਸਤਾ ਇਸ ਨੂੰ ਮੈਂ ਭੁੱਲ ਗਈ ਹਾਂ ਭਗਤੀ ਰੂਪ ਰਸਤੇ ਵਿੱਚ ਚੱਲੀ ਨਹੀਂ ਹਾਂ। ਤੈ ਸਹ ਨਾਲ ਮੁਤੀ ਅਸ ਹੈ ਮਾਲਕ ਤੇਰੇ ਨਾਲ ਮੈਂ ਕਹਿੰਦੇ ਮੁਤੀ ਅਸ ਕੇ ਛੁੱਟੜ ਹੋ ਗਈ ਵਿਛੜ ਗਈ ਹਾਂ। ਦੁੱਖਾਂ ਕੂੰ ਧਰੀ ਆਸ ਤਰ੍ਹਾਂ ਤਰ੍ਹਾਂ ਦੇ ਦੁੱਖਾਂ ਨੂੰ ਮੈਂ ਧਾਰਨ ਕਰ ਰਹੀ ਹਾਂ ਜੀ। ਤੁਧ ਗੁਣ ਮੈਂ ਸਭ ਅਵਗਣ ਪਰਮੇਸ਼ਰ ਵਾਹਿਗੁਰੂ ਤੇਰੇ ਵਿੱਚ ਸਾਰੇ ਗੁਣੀ ਗੁਣ ਮੇਰੇ ਵਿੱਚ ਸਾਰੇ ਅਵਗੁਣੀ ਗੁਣ ਹਨ। ਇੱਕ ਨਾਨਕ ਕੀ ਅਰਦਾਸ ਜੀਓ ਪਰਮੇਸ਼ਰ ਮਾਲਕ ਮੇਰੀ ਤਾਂ ਗਰੀਬਣੀ ਦੀ ਇਹੀ ਅਰਦਾਸ ਹੈ ਮੈਨੂੰ ਉਗਣਾ ਵਾਲੀ ਨੂੰ ਬਖਸ਼ ਲੈ ਆਪਣੀ ਬਣਾ ਲੈ। ਸਭ ਰਾਤੀ ਸੋਹਾਗਣੀ ਜਿਹੜੀਆਂ ਸੁਹਾਗਣੀਆਂ ਸੰਤ ਮਹਾਤਮਾ ਸਾਰੀਆਂ ਤੇਰੇ ਵਿੱਚ ਰਤੀਆਂ ਤੇਰੇ ਆਨੰਦ ਨੂੰ ਮਾਣ ਰਹੀਆਂ ਹਨ। ਮੈਂ ਡੁਹਾਗਣ ਕਾਈ ਰਾਤ ਜੀ ਮਹਾਰਾਜ ਸ਼ੁਕਟਰ ਇਸਤਰੀ ਵਰਗੀਆਂ ਵਿਛੜੀ ਹੋਈਆਂ ਮੈਨੂੰ ਵੀ ਮਾਰਾ ਕੋਈ ਨਾ ਕੋਈ ਅਵਸਥਾ ਰੂਪੀ ਰਾਤ ਬਖਸ਼ੋ ਜੀ ਜਾਂ ਕੋਈ ਨਾ ਕੋਈ ਮਾਰਾ ਭਾਵ ਪੂਰਤੀ ਇਸ ਤਰ੍ਹਾਂ ਮੈਨੂੰ ਰਾਤ ਬਖਸ਼ੋ ਸੁਖ ਰੂਪ ਰਾਤ ਬਖਸ਼ੋ ਜੀ। ਕਬਿਤ ਨੂਰ ਸ਼ਾਹ ਸੁਨ ਨੇ ਜਸੀਸ ਧੁਨ ਭਨਿਓ ਪੁਨ ਇਸ ਤਰ੍ਹਾਂ ਮਹਾਰਾਜ ਤੋਂ ਸੁਣ ਕੇ ਨੂਰ ਸ਼ਾਹ ਨੇ ਆਪਣਾ ਜਿਹੜਾ ਸਿਰ ਜਿਹਾ ਹਿਲਾਇਆ ਹੈ ਪਛਤਾਈ ਹੈ ਤੇ ਫਿਰ ਮੁੱਖੋਂ ਕਿਹਾ ਹੈ ਜਾਣਿਓ ਮਨ ਮਾਹੀ ਇਹ ਚੇਟ ਕੀ ਫਕੀਰ ਹੈ। ਮਨ ਵਿੱਚ ਫਿਰ ਵੀ ਜਾਣਿਆ ਹੈ ਸਿਰਜਾ ਹਿਲਾਇਆ ਪਛਤਾਈ ਫਿਰ ਵੀ ਜਾਣਿਆ ਵੀ ਇਹ ਸ਼ੀਰ ਚਾ ਚੇਟ ਕੀ ਹੈ ਕੋਈ ਜ਼ਿਆਦਾ ਤਕੜਾ ਹੀ ਜਾਦੂਗਰ ਜਾਏ। ਮੰਤਰ ਕੋ ਅਲਾਵਤ ਸੁਣਾਵਤ ਛਲਤ ਮੋਹੇ ਮੰਤਰ ਜਾ ਪੜ ਕੇ ਤੇ ਮੈਨੂੰ ਸੁਣਾਉਂਦਾ ਹੈ ਤੇ ਮੈਨੂੰ ਕਹਿੰਦੇ ਛਲਣਾ ਚਾਹੁੰਦਾ ਹੈ। ਹੌਨ ਪਤੀ ਆਵੋ ਇਹ ਗੱਡ ਹੋਈ ਅਬੀਰ ਹੈ ਕਹਿੰਦੇ ਬੜਾ ਤਕੜਾ ਹੈ ਨਿਰਭੈ ਨਿਡਰ ਹੈ ਮੈਂ ਫਿਰ ਵੀ ਇਹਦੇ ਤੇ ਪ੍ਰਤਿਆਵਾ ਨਹੀਂ ਕਰਾਂਗੀ ਇਹਦੇ ਤੇ ਕਹਿੰਦੇ ਕੋਈ ਭਰੋਸਾ ਯਕੀਨ ਨਹੀਂ ਕਰਾਂਗੀ। ਪੜੇ ਨਿਜ ਮੰਤਰਨ ਅਨੇਕ ਲੇਖ ਜੰਤਰਨ ਕਿਉਂ ਕਹਿ ਕੇ ਨੂਰ ਸ਼ਾਹ ਨੇ ਆਪਣੇ ਫਿਰ ਮੰਤਰ ਜੇ ਪੜੇ ਫਿਰ ਅਨੇਕਾਂ ਜੀਤ ਅੱਗੇ ਜੰਤਰ ਜੇ ਲਿਖੇ ਹਨ। ਕਰਤ ਬਹੁ ਤੰਤਰਨ ਕੋ ਜਾਣੇ ਇਹ ਅਗਹੀਰ ਹੈ ਤੰਤਰ ਟੂਣੇ ਜੇ ਕੀਤੇ ਹੈ ਫਿਰ ਅਖੀਰੀ ਜਾਣ ਲਿਆ ਵੀ ਇਹ ਤਾਂ ਤਕੜੇ ਡੂੰਘੇ ਹੀ ਫਕੀਰ ਹਨ ਮਹਾਨ ਹਨ। ਬਸ ਨਹਿ ਚੱਲੇ ਕੋ ਹਾਰੀ ਸਭੈ ਬਿਦ ਸੋ ਸਭ ਤਰ੍ਹਾਂ ਕਰਕੇ ਹਮ ਹਾਰ ਗਈ ਹੈ ਸਤਿਗੁਰੂ ਤੇ ਜੰਤਰਾਂ ਮੰਤਰਾਂ ਦਾ ਕੋਈ ਬਸ ਨਹੀਂ ਇਸਦਾ ਚੱਲਿਆ। ਲਖਿਓ ਹਿਰਦੇ ਮਾਹਿਤਾਬ ਪੀਰਨ ਕੋ ਪੀਰ ਹੈ ਨੂਰ ਸ਼ਾਹ ਨੇ ਹਿਰਦੇ ਵਿੱਚ ਜਾਣ ਲਿਆ ਵੀ ਇਹ ਤਾਂ ਗੁਰੂ ਨਾਨਕ ਸਾਹਿਬ ਜਿਹੜੇ ਸਾਧੂ ਇਹ ਤਾਂ ਪੀਰਾਂ ਵਿੱਚੋਂ ਵੱਡੇ ਪੀਰ ਹੈ ਕਰਾਮਾਤੀਆਂ ਵਿੱਚੋਂ ਬੜੇ ਤਕੜੇ ਕਰਾਮਾਤੀ ਹੈ। ਸਵਈਆ ਨਾਗਨੀ ਜੋ ਬਿਨ ਬਿਨ ਤਾਸੁਤ ਕੋ ਕਹਿੰਦੇ ਜਿਹਨੇ ਸਪਨੀ ਜੀ ਕੋਈ ਕਰੜ ਦੇ ਤਾਈ ਡਰ ਪਾਵਤ ਆਪਣੋ ਜ਼ੋਰ ਦਿਖਾਵੇ ਆਪਣਾ ਬਲ ਜਾ ਪਾ ਪਾ ਕੇ ਦਿਖਾ ਕੇ ਜਿਵੇਂ ਗਰਨ ਨੂੰ ਡਰਾਵੇ ਸਪਨੀ ਗਰੜ ਥੋੜ੍ਹਾ ਡਰਦਾ ਹੁੰਦਾ, ਗੁਰੂ ਮਹਾਰਾਜ ਗਰੜ ਵਰਗੇ ਹੈ, ਨੂਰ ਸਾਹਿਬ ਛਪਨੀ ਵਰਗੀ ਹੈ, ਇਸ ਤਰ੍ਹਾਂ ਡਰਾਉਣਾ ਚਾਹੁੰਦੀ ਹੈ। ਤਿਉਂ ਗੁਰ ਸਾਹਿਬ ਮੰਤਰਨ ਕੋ, ਐਵੇਂ ਮਹਾਰਾਜ ਦੇ ਸਾਹਮਣੇ ਦੇ ਜਿਹੜੇ ਮੰਤਰ ਜੇ ਪੜੇ ਹੋਏ ਕੋਈ ਨੀ ਚੱਲੇ ਹਨ। ਪੜ ਭਾਵਨ ਸੋ ਹਿਰਦਾ ਬਿਰਮਾਵੇ, ਇਸ ਤਰ੍ਹਾਂ ਮੰਤਰ ਜੇ ਪੜ੍ਹਦੀ ਹੈ, ਭਾਵਨ ਸੋ ਹਿਰਦਾ, ਭਾਵ ਜਗ ਕਰਕੇ ਮਹਾਰਾਜ ਦੇ ਹਿਰਦੇ ਨੂੰ ਭਰਮਾਉਣਾ ਚਾਹੁੰਦੀ ਹੈ। ਹਾਰ ਕੇ ਜਾਣਤ ਭੀ ਇਹ ਪੂਰਨ, ਗਿਰੀ ਹੰਬ ਹਾਰ ਕੇ ਜਾਣ ਲਿਆ ਵੀ ਇਹ ਜਿਹੜੇ ਸਾਧੂ ਇਹ ਤਾਂ ਬਹੁਤ ਪੂਰੇ ਹੈ, ਮੁਕੰਮਲ ਹੀ ਹੈ। ਤੂਰਨ ਦੀਨ ਭਈ ਕੇ ਗਿਆ ਵੈ, ਬਹੁਤ ਛੇਤੀ ਦੀਨ ਭਾਈ ਨ ਮਾਣੀ ਜੀ ਹੋ ਗਈ, ਚੱਕੀ ਆਉਣ ਲੱਗੀ, ਹਟਕੋਰੇ ਜੇ ਮਾਰਨ ਲੱਗੀ ਹੈ। ਭੇਵ ਤੁਮਾਰ ਨ ਜਾਣ ਸਕੀ ਹਮ, ਲੇਲਣੀ ਅੱਕਣ ਮੈਂ ਤਰਲੇ ਕਰਨ ਲੱਗੀ ਹੈ, ਸਾਧੂਓ ਮੈਂ ਤੁਹਾਡਾ ਭੇਤ ਨਹੀਂ ਜਾਣ ਸਕੀ ਹਾਂ। ਕੀਨ ਖਤਾ ਆਬ ਸੋ ਬਖਸ਼ਾਵੇ, ਅਸੀਂ ਮਹਾਰਾਜ ਰਲ ਮਿਲ ਕੇ ਤੁਹਾਡੇ ਉੱਪਰ ਮੰਤਰ ਜੰਤਰ ਜੇ ਕੀਤੇ, ਉਹ ਗਲਤੀ ਕੀਤੀ, ਉਹ ਅਸੀਂ ਹੁਣ ਸਾਰੀਆਂ ਤੁਹਾਤੋਂ ਬਖਸ਼ਾ ਰਹੀਆਂ ਹਾਂ। ਮੰਦ ਮਤੀ ਤੁਮਰਾ ਇਹ ਮਾਨਵ, ਮਹਾਰਾ ਇਹ ਭੈੜੀ ਮਤ ਵਾਲੀ ਹੈ ਇਸਤਰੀ, ਜਿਨ੍ਹਾਂ ਨੇ ਤੁਹਾਡਾ ਇਹ ਜਿਹੜਾ ਮਨੁੱਖ ਪਾਣੀ ਪੀਣ ਆਇਆ ਸੀ, ਮੰਤਰਨ ਕੇ ਜਿਨ ਬੀਚ ਫਸਾਇਓ, ਮੰਤਰ ਜੇ ਪੜ ਕੇ ਉਹਦੇ ਜਾਲ ਵਿੱਚ ਫਸਾ ਲਿਆ ਸੀ, ਇਹਨੇ ਬਹੁਤ ਗੁਨਾਹ ਕੀਤਾ ਹੈ। ਕੁੰਭ ਨਿਵਾਰ ਹੋ ਜਾਂ ਸਿਰ ਤੇ, ਮਹਾਰਾ ਵਿਚਾਰੀ ਹਣੀ ਬੜੀ ਦੁਖੀ ਹੈ, ਇਹਦੇ ਸਿਰ ਤੋਂ ਘੜਾ ਜਾ ਦੂਰ ਕਰੋ ਜੀ। ਦੀਨ ਭਈ ਮਨ ਤੇ ਦੁੱਖ ਪਾਇਓ, ਮਹਾਰਾ ਇਹ ਬਹੁਤ ਦੀਨ ਹੋ ਗਈ, ਦੁਖੀ ਹੋਈ ਹੈ, ਮਨ ਕਰਕੇ ਵੀ ਇਹਨੇ ਬੜਾ ਦੁੱਖ ਪਾਇਆ ਹੈ। ਨਾ ਘਰ ਹੈ ਅਵਹੇਲਨ ਸੰਤਨ, ਹਾਂ ਇਸ ਤਰ੍ਹਾਂ ਮਹਾਰਾ ਅਸੀਂ ਬਚਨ ਦਿੰਦੀਆਂ, ਆਉਣ ਵਾਲੇ ਸਮੇਂ ਵਿੱਚ ਜਿਹੜਾ ਕੋਈ ਸਾਧੂ ਸੰਤ ਹੋਊਗਾ ਉਹਦਾ ਅਸੀਂ ਕਦੇ ਅਵਹੇਲਨ ਕੇ ਨਿਰਾਦਰ ਨਹੀਂ ਕਰਿਆ ਕਰਾਂਗੀਆਂ। ਭਾਵ ਹੈ ਆਨ ਜਿਤੀ ਹਮ ਥਾਇਓ, ਜਿੰਨੀਆਂ ਸਾਡੀਆਂ ਥਾਂ ਜਿੱਥੇ ਵੀ ਕੋਈ ਸਾਧੂ ਸੰਤ ਅਸੀਂ ਆਇਆ ਪਾਵਾਂਗੇ, ਦੇਖਾਂਗੇ, ਉਹਦਾ ਕੋਈ ਨਿਰਾਦਰ ਨਹੀਂ ਅਸੀਂ ਕਰਾਂਗੇ। ਹੋ ਸਿਰ ਮਾਰ ਅਵੈ ਸਭ ਠਾਰ, ਕਿਉਂਕਿ ਆਪ ਤੋਂ ਸਾਰਿਆਂ ਤੋਂ ਸਰਾਉਣੀ ਹੋ, ਸਾਰਿਆਂ ਥਾਵਾਂ ਵਿੱਚ ਨਿਰਭੈ ਹੋ, ਨਿਡਰ ਹੋ, ਸਮਾਨ ਨਾ ਔਰ ਤੁਸੀਂ ਗਤ ਦਾਇਓ, ਇਹ ਤਾਂ ਮੁਕਤੀ ਦੇਣ ਵਾਲੇ ਆ, ਤੁਹਾਡੇ ਵਰਗਾ ਤਾਂ ਕੋਈ ਦੁਨੀਆਂ ਵਿੱਚ ਮੁਕਤੀ ਦਾਤਾ ਹੋਰ ਕੋਈ ਹੈ ਹੀ ਨਹੀਂ ਹੈ। ਯੋਂ ਸੁਣ ਕੇ ਤਿੰਨ ਕੀ ਬੇਨਤੀ, ਇਸ ਤਰ੍ਹਾਂ ਉਹਨਾਂ ਦੀ ਬੇਨਤੀ ਨੂੰ ਸੁਣ ਕੇ, ਪੁਨ ਸ੍ਰੀ ਗੁਰ ਆਨਨ ਬੈਨ ਅਲਾਇਓ, ਫਿਰ ਗੁਰੂ ਮਹਾਰਾਜ ਨੇ ਮੁੱਖੋਂ ਇਸ ਤਰ੍ਹਾਂ ਦੇ ਬਚਨ ਕਹੇ ਉਹਨਾਂ ਨੂੰ। ਵਾਹਿਗੁਰੂ ਕਹਿਲੇ ਹੋ ਉਤਾਰ, ਕਹਿੰਦੇ ਆ ਵਾਹਿਗੁਰੂ ਵਾਹਿਗੁਰੂ ਕਹਿ ਕੇ ਉਹ ਇਸਤਰੀ ਦੇ ਸਿਰ ਤੋਂ ਕਟਾ ਜਾ ਲਾ ਲਓ। ਉੱਠੀ ਤਤਕਾਲ ਕਾਲਕ ਬਾਲ ਹਿਲਾਇਓ, ਇਸਤਰੀ ਬੜੀ ਛੇਤੀ ਉੱਠੀ ਹੈ, ਉਹਨੇ ਕਹਿੰਦੇ ਘੜੇ ਨੂੰ ਹਿਲਾਇਆ ਚਲਾਇਆ ਜਾ, ਨਾਮ ਉਚਾਰਤ ਹੀ ਉਤਰਾ ਘਟ, ਵਾਹਿਗੁਰੂ ਵਾਹਿਗੁਰੂ ਮੁੱਖੋਂ ਉਚਾਰਿਆ ਉਸੇ ਵੇਲੇ ਘੜਾ ਜਾ ਸਿਰ ਤੋਂ ਲੈ ਗਿਆ। ਤੀਏ ਅਚੰਭ ਸਭੈ ਉਰ ਪਾਇਓ, ਇਸਤਰੀਆਂ ਸੀ ਸਾਰੀਆਂ ਨੇ ਆਪਣੇ ਹਿਰਦੇ ਵਿੱਚ ਚੰਬਾ ਜਾ ਪਾਇਆ, ਹੱਕਾ ਬੱਕਾ ਜਾ ਹੋ ਗਿਆ, ਸਾਡੇ ਮੰਤਰ ਜੰਤਰ ਜੇ ਕੰਮ ਨਹੀਂ ਕੀਤੇ, ਵਾਹਿਗੁਰੂ ਵਾਹਿਗੁਰੂ ਮੰਤਰ ਕੰਮ ਕਰ ਗਿਆ ਹੈ। ਤਾਨ ਉਪਾਇ ਨਪੂਰ ਧਰੀ, ਉਸ ਵੇਲੇ ਇਹਨਾਂ ਨੇ ਲਿਆ ਕੇ ਬੜੀਆਂ ਭੇਟਾਂ ਮਾਰ ਰੱਖੀਆਂ, ਮੁਕਤਾ ਸਭ ਹੀਰ ਤਚੀਰ ਮੰਗਾਇਓ, ਹਾਏ ਨੂਰ ਸ਼ਾਹ ਨੇ ਸੁੱਚੇ ਮੋਤੀ ਹੋਰ ਚੰਗੇ ਹੀਰੇ ਤੇ ਚੰਗੇ ਵਧੀਆ ਕੱਪੜੇ ਮੰਗਾਏ, ਦੋਹਰਾ ਬਖਸ਼ੋ ਲੀਜੈ ਭੇਟ ਕੋ, ਨੂਰ ਸ਼ਾਹ ਬੋਲੀ ਮਾਰਾ ਮਾਫ ਕਰ ਦੋ, ਸਾਡੀ ਇਹ ਭੇਟਾਂ ਲੈ ਲਈ, ਪੂਰਨ ਪੁਰਖ ਕਿਰਪਾਲ, ਤੁਸੀਂ ਤਾਂ ਪੂਰਨ ਪੁਰਖ ਹੋ, ਦਿਆਲੂ ਕਿਰਪਾਲੂ ਹੋ, ਇਹ ਬਿਦ ਤਿੰਨ ਕੋ ਦੇਖ ਕੇ, ਇਸ ਤਰ੍ਹਾਂ ਉਹਨਾਂ ਨੂੰ ਬਹੁਤ ਹੀ ਦੀਨ ਜਿਹੀਆਂ ਹੋਈਆਂ ਦੇਖ ਕੇ ਸਤਿਗੁਰਾਂ ਨੇ ਬੋਲੇ ਬਚਨ ਰਸਾਲ, ਆਪਣੇ ਮੁਖ ਤੋਂ ਬਹੁਤ ਹੀ ਸੁੰਦਰ ਬਚਨ ਬੋਲੇ, ਸ੍ਰੀ ਮੁਖ ਵਾਕ ਗੱਲੀ ਅਸੀਂ ਚੰਗੀਆਂ, ਪਰਮੇਸ਼ਰ ਦੇ ਸਨਮੁਖ ਹੋ ਕੇ ਕਹਿੰਦੇ ਹੇ ਪਰਮੇਸ਼ਰ, ਅਸੀਂ ਗੱਲਾਂ ਬਾਤਾਂ ਨਾਲ ਤਾਂ ਬਹੁਤ ਚੰਗੇ ਬਣੇ, ਨਹੀਂ ਅਜਿਹੇ ਕਹਿ ਦੀਆਂ ਵੀ ਚੰਗੀਆਂ ਹਾਸੀ ਗੱਲਾਂ ਬਾਤਾਂ ਨਾਲ ਆਚਾਰੀ ਬੁਰੀ ਆ ਹਾਂ ਤਰ੍ਹਾਂ ਤਰ੍ਹਾਂ ਦੇ ਜਿਹੜੇ ਕਰਤੱਬ ਉਹਨਾਂ ਕਰਕੇ ਤਾਂ ਬਹੁਤ ਬਾੜੀਆਂ ਬਹੁਤ ਭੈੜੀਆਂ ਅਸੀਂ ਮਨ ਹੁਕ ਸੁਧਾ ਕਾਲੀ ਆ ਮਨ ਕਰਕੇ ਅਕਸ਼ਦ ਪਿੱਤਰ ਹੈ ਪਾਪਾਂ ਕਰਕੇ ਅੰਦਰੋਂ ਕਾਲੀਆਂ ਅਸੀਂ ਬਾਹਰ ਚਿੱਟ ਵੀ ਆ ਹਾਂ ਬਾਹਰ ਕਹਿੰਦੇ ਇਸ ਤਰ੍ਹਾਂ ਚਿੱਟੀ ਚਮੜੀ ਜਾਂ ਇਸ ਤਰ੍ਹਾਂ ਜਿਹੜੇ ਕੱਪੜੇ ਜੇ ਆ ਉਹ ਪਾਪੂ ਕੇ ਬਣੀਆਂ ਉਹ ਜਿਲ ਬਣੀਆਂ ਫਿਰਦੀਆਂ ਰੀਸਾਂ ਕਰ ਹੈ ਤੇ ਨਾੜੀਆਂ ਉਹਨਾਂ ਦੀਆਂ ਅਸੀਂ ਰੀਸਾਂ ਕਰਦੀਆਂ ਬਰਾਬਰੀ ਕਰਦੀਆਂ ਜੋ ਸੇਵਹਿ ਦਰ ਖੜੀ ਆ ਪਰਮੇਸ਼ਰ ਤੇਰੇ ਸਾਧ ਸੰਗਤ ਰੂਪੀ ਦਰ ਵਿੱਚ ਸਾਵਧਾਨ ਹੋ ਕੇ ਖੜੀਆਂ ਸੇਵਦੀਆਂ ਭਗਤੀ ਕਰ ਰਹੀਆਂ ਸਾਵਧਾਨ ਹੋ ਕੇ ਸਤਸੰਗਤ ਰੂਪ ਦਰ ਵਿੱਚ ਨਾਲ ਖਸਮੈ ਰਤੀਆ ਮਾਲਕ ਤੇਰੇ ਨਾਲ ਰਤੀਆਂ ਹੋਈਆਂ ਹਨ ਮਾਣ ਸੁਖ ਰਲੀਆ ਹਾਂ ਸੁਖ ਰੂਪ ਜਿਹੜੀਆਂ ਰਲੀਆਂ ਕੀ ਖੁਸ਼ੀਆਂ ਨੂੰ ਮਾਣ ਰਹੀਆਂ ਭੋਗ ਰਹੀਆਂ ਹੋਦੈ ਤਾਣ ਨਤਾਣੀਆਂ ਇਸ ਤਰ੍ਹਾਂ ਕਹਿੰਦੇ ਆਤਮਕ ਬਲ ਦੇ ਹੁੰਦਿਆਂ ਹੋਇਆਂ ਨਤਾਣੀ ਹੋ ਕੇ ਨਿਰਬਲ ਰਹਿੰਦੀਆਂ ਰਹਿ ਨਿਮਾਨਣੀਆਂ ਹੇ ਵਾਹਿਗੁਰੂ ਤੇਰੇ ਵੱਲੋਂ ਬੜਾ ਭਾਰੀ ਮਾਣ ਹੁੰਦਿਆਂ ਫਿਰ ਵੀ ਮਾਣ ਤੋਂ ਰਹਿਤ ਹੋ ਕੇ ਰਹਿ ਰਹੀਆਂ ਨਮਾਣੀਆਂ ਨਾਨਕ ਜਨਮ ਸਕਾਰ ਥਾ ਕਹਿੰਦੇ ਉਹਨਾਂ ਦਾ ਜਨਮ ਸਫਲਾ ਹੈ ਜੇ ਤਿਨਕਾ ਸੰਗ ਮਿਲਾ ਪਰਮੇਸ਼ਰ ਜਿਸ ਉਹਨਾਂ ਦੇ ਸਾਨੂੰ ਸਾਥ ਸਾਨੂੰ ਵੀ ਮਿਲਾ ਦੇਵੇਂ ਦੋਹਰਾ ਆਪਾ ਖੋਬਨ ਕੇ ਸ਼ਬਦ ਆਪਾ ਕੇ ਹੰਕਾਰ ਨੂੰ ਗਾਉਣ ਵਾਸਤੇ ਜਿਹੜੇ ਸ਼ਬਦ ਹੈ ਔਰ ਕਹੇ ਗੁਰ ਤਾਹੀ ਗੁਰੂ ਮਹਾਰਾਜ ਨੇ ਹੋਰ ਵੀ ਉਚਾਰਨ ਕੀਤੇ ਜਿਵੇਂ ਉਸ ਚੱਜੀ ਗੁਣਵੰਤੀ ਆਦਿਕ ਸੁਨਕਾਰ ਔਰ ਬੈਰਾਗ ਭਾ ਜਿਨ੍ਹਾਂ ਸ਼ਬਦਾਂ ਨੂੰ ਸੁਣ ਕੇ ਸਾਰੀਆਂ ਦੇ ਹਿਰਦੇ ਵਿੱਚ ਬੈਰਾਗ ਪੈਦਾ ਹੋਇਆ ਆ ਦੀਨ ਭਈ ਬਚ ਪ੍ਰਾ ਸਭ ਤੋਂ ਜਿਹੜੀ ਮੁਖੀ ਸਰਦਾਰਨੀ ਨੂਰ ਸ਼ਾਹ ਬਹੁਤ ਆਈ ਨਿਮਾਣੀ ਹੋਈ ਤੇ ਬਚਨ ਕਹਿਣ ਲੱਗੀ ਇਸ ਤਰ੍ਹਾਂ ਸਵਈਆ ਪਸਚਾਤ ਕਰੀ ਅਵਗਿਆ ਬਖਸ਼ੋ ਇਹ ਗੁਰੂ ਨਾਨਕ ਸਾਹਿਬ ਸੰਤ ਜਿਹੜੀ ਪਹਿਲਾਂ ਗਲਤੀਆਂ ਨਰਾਦਰੀਆਂ ਕੀਤੀਆਂ ਉਹਨਾਂ ਨੂੰ ਆਪ ਬਖਸ਼ ਦੇਵੋ ਜੀ ਅਬ ਭੂ ਵਿਚਰੋ ਤੁਮ ਜੀ ਪਰ ਸਵਾਰਥ ਮਹਾਰਾਜ ਸਾਡੀ ਧਰਤੀ ਵਿੱਚ ਹੀ ਫਿਰੇ ਦੁਰਾ ਤੁਸੀਂ ਤਾਂ ਦੂਜਿਆਂ ਦਾ ਉੱਪਰ ਵਿਸ਼ੇਸ਼ ਕਰਕੇ ਸਵਾਰਨ ਵਾਸਤੇ ਆਏ ਹੋ ਜਬ ਲੋ ਨਹਿ ਭੇਵ ਲਖਿਓ ਤਬ ਲੋ ਦੁਖ ਸਾਹਿਬ ਮਹਾਰਾਜ ਜਿੰਨਾ ਚਿਰ ਅਸੀਂ ਤੁਹਾਡਾ ਭੇਤ ਨਹੀਂ ਜਾਣਿਆ ਤਦੋਂ ਤੱਕ ਸਾਨੂੰ ਦੁੱਖ ਰੂਪ ਹੀ ਦਿਸਦੇ ਰਹੇ ਭੇਵ ਲਖਿਓ ਕਰੀਏ ਕਿਰ ਤਾਰਥ ਤੁਹਾਡਾ ਪੇਰ ਜਾਣ ਲਿਆ ਮਹਾਰਾਜ ਸਾਨੂੰ ਨਿਹਾਲ ਸਫਲ ਕਰ ਦਈਏ ਜੀ ਪਦ ਪੈ ਬਲਿਹਾਰ ਮਹੂਰ ਮਹੂ ਤੁਹਾਡੇ ਚਰਨਾਂ ਤੋਂ ਅਸੀਂ ਮਹਾਰਾਜ ਵਾਰ ਵਾਰ ਬਲਹਾਰੇ ਸਦਕੇ ਜਾ ਰਹੀਆਂ ਤਵ ਮੂਰਤ ਦ੍ਰਿਸ਼ਟ ਅਗਾਤ ਪਦਾਰਥ ਅੱਗੇ ਮਹਾਰਾਜ ਮੂਰਤੀ ਸ਼ਕਲ ਸੂਰਤ ਅੱਗੇ ਮਹਾਰਾਜ ਪਦਾਰਥ ਪ੍ਰਾਪਤ ਹਨ ਇਹ ਮਹਾਰਾਜ ਆਪ ਗ੍ਰਹਿਣ ਕਰ ਲਓ ਜੀ ਕਰ ਨਾ ਕਰ ਲੈ ਹੋ ਉਪਾਇਨ ਕੋ ਕਿਰਪਾ ਕਰਕੇ ਸਾਡੀਆਂ ਮਹਾਰਾਜ ਇਹ ਭੇਟਾਂ ਵੀ ਲੈ ਲੈਣਾ ਕਰੋ ਸਿੱਖ ਦੇ ਹੋ ਗਈ ਬਾਇਪਾਸ਼ ਅਕਾਰ ਰਹਿੋ ਜੀ ਸਿੱਖਿਆ ਦਿਓ ਜਿਸ ਕਰਕੇ ਜਿਹੜੀ ਪਿਛਲੀ ਅੰਮ੍ਰਿਤ ਵਿਅਰਥ ਗਈ ਉਹ ਮਹਾਰਾਜ ਸਫਲੀ ਹੋ ਜਾਵੇ ਕਬਿਤ ਐਸੇ ਜਪ ਭਈ ਦੀਨ ਪਾਹੁਲ ਪਦਮ ਦੀਨ ਇਸ ਤਰ੍ਹਾਂ ਜਦੋਂ ਨੂਰ ਸ਼ਾਹ ਆਪਣੀ ਸਾਥਨਾ ਸਹਿਤ ਬਹੁਤ ਆਇਨ ਮਾਣੀ ਜੀ ਹੋਏ ਗੁਰੂ ਮਹਾਰਾਜ ਨੇ ਚਰਨਾ ਕਮਲਾਂ ਦੀ ਫਿਰ ਪਹੁਲ ਦੇ ਦਿੱਤੀ ਗੁਰੂ ਸਿੱਖੀ ਰੀਤ ਕੀ ਨਮੁਕਤ ਨਿਧਾਨ ਕੀ ਗੁਰੂ ਮਹਾਰਾਜ ਨੇ ਜਿਹੜੀ ਸਿੱਖੀ ਵਾਲੀ ਰੀਤੀ ਹੈ ਜੋ ਮੁਕਤੀ ਦਾ ਖਜ਼ਾਨਾ ਹੈ ਉਹ ਇਹਨਾਂ ਨੂੰ ਬਖਸ਼ ਦਿੱਤੀ ਹੈ ਬੰਦੀ ਧਰਮ ਸਾਲ ਉਪਦੇਸ਼ ਦੇ ਕਿਰਪਾਲ ਗੁਰੂ ਮਹਾਰਾਜ ਨੇ ਕਹੇ ਧਰਮਸਾਲ ਬਣਾਈ ਤਿਆਰ ਕਰੀ ਤੇ ਫਿਰ ਉਪਦੇਸ਼ ਦੇ ਕੇ ਦਿਆਲੂ ਕਿਰਪਾਲੂ ਜੀ ਨੇ ਕੀਰਤ ਵਿਸਾਲ ਹਰ ਕੀਨੀ ਰੀਤ ਵਾਹਿਗੁਰੂ ਦੀ ਜਿਹੜੀ ਕੀਰਤਨ ਭਗਤੀ ਗਾਉਣ ਦੀ ਬੜੀ ਤਕੜੀ ਰੀਤੀ ਪਰ ਸ਼ੁਰੂ ਕਰ ਦਿੱਤੀ ਸਿੱਖ ਸੰਤ ਆਏ ਤਾਂ ਪੈਮੰਤ ਨਾ ਚਲਾਏ ਨੇ ਜੇ ਸਿੱਖਿਆ ਦਿੱਤਾ ਵੀ ਕੋਈ ਸਾਧੂ ਸੰਤ ਆ ਜਾਏ ਸਿੱਖ ਆ ਜਾਏ ਉਹਦੇ ਉੱਪਰ ਤੁਸੀਂ ਆਪਣਾ ਕੋਈ ਮੰਤਰ ਜੰਤਰ ਟੂਣਾ ਟਾਮਣ ਨਹੀਂ ਚਲਾਉਣਾ ਟਹਿਲ ਬਣਾਏ ਕੀ ਜਾਂ ਛੋਰ ਰੀਤ ਮਾਨ ਕੀ ਅਹੰਕਾਰ ਵਾਲੀ ਮਾਣ ਵਾਲੀ ਰੀਤੀ ਛੱਡ ਕੇ ਸਗੋਂ ਆਏ ਗਏ ਸਾਧੂ ਸਿੱਖ ਦੀ ਬਣਾ ਸਵਾਰ ਕੇ ਸੇਵਾ ਕਰਨੀ ਹੈ। ਵਾਹਿਗੁਰੂ ਜਪੋ ਮੁਖ ਜਾਹੇ ਭਾਵ ਜਨੇ ਦੁੱਖ, ਮੁਖੋਂ ਵਾਹਿਗੁਰੂ ਵਾਹਿਗੁਰੂ ਜਪਣਾ ਹੈ। ਇਸ ਤਰ੍ਹਾਂ ਜਿਹੜੇ ਸੰਸਾਰ ਤੋਂ ਪੈਦਾ ਹੋਣ ਵਾਲੇ ਦੁੱਖ ਹੈ ਉਹ ਚਲੇ ਜਾਣਗੇ ਤੁਹਾਡੇ। ਦੇਤ ਸੁਖ ਰੀਤ ਜਿਉ ਸੰਤੋਖ ਸਿੰਘ ਭਾਨ ਕੀ। ਸੰਤੋਖ ਸਿੰਘ ਜੀ ਕਹਿੰਦੇ ਜਿਸ ਤਰ੍ਹਾਂ ਸੂਰਜ ਦੀ ਰੀਤੀ ਹੈ ਨਾ, ਚੜ ਕੇ ਚਾਨਣ ਦਾ ਸੁਖ ਦਿੰਦਾ, ਇਸ ਤਰ੍ਹਾਂ ਮਹਾਰਾਜ ਦੀ ਰੀਤੀ ਹੈ ਸੂਰਜ ਵਾਂਗੂ ਚੜ ਕੇ ਪ੍ਰਕਾਸ਼ ਦੇ ਕੇ ਗਿਆਨ ਦਾ ਸਭ ਨੂੰ ਸੁਖ ਬਖਸ਼ਦੇ ਹਨ। ਦੋਹਰਾ ਕੇ ਤਿਕ ਬਾਸੁਰ ਰਹਿਤਾ। ਹਾਂ, ਗੁਰੂ ਮਹਾਰਾਜ ਜੀ ਉਸ ਦੇਸ਼ ਵਿੱਚ ਕੁਝ ਕੁ ਦਿਨ ਹੋਰ ਰਹੇ ਹਨ। ਧਰਮ ਦ੍ਰਿੜਾਇਓ ਦੇਸ਼, ਉਸ ਇਲਾਕੇ ਜਿਹੜਾ ਧਰਮ ਹੈ ਅਕਾਲੀ ਧਰਮ ਹੈ ਉਹ ਪੱਕਾ ਕਰਵਾਇਆ ਹੈ। ਪਰਮ ਪ੍ਰੇਮ ਕਰ ਸਿੱਖ ਭਈ। ਹਾਂ, ਇਸ ਤਰ੍ਹਾਂ ਨੂਰ ਸ਼ਾਹ ਵੀ ਬਹੁਤ ਪ੍ਰੇਮ ਕਰਕੇ ਮਹਾਰਾਜ ਦੀ ਸਿੱਖਣੀ ਹੋ ਗਈ ਹੈ। ਭਜਤ ਨਾਮ ਜਗਦੇਸ਼, ਜਗਤ ਦਾ ਮਾਲਕ ਜਿਹੜਾ ਵਾਹਿਗੁਰੂ ਨਾਮ ਹੈ ਉਹਨੂੰ ਹਮੇਸ਼ਾ ਜਪਦੀ ਆਪਣੇ ਸਾਥਣਾਂ ਸਹਿਤ। ਇਸ ਤਰ੍ਹਾਂ ਹੀ ਨੂਰ ਸ਼ਾਹ ਅਤੇ ਨਾਲ ਦੀਆਂ ਜਿਹੜੀਆਂ ਕੋਈ ਸਾਥਣਾਂ ਜੰਤਰ ਮੰਤਰ ਟੂਣੇ ਟਾਮਣ ਕਰਨ ਵਾਲੀਆਂ ਸਾਰੀਏ ਛੱਕ ਕੇ ਵਾਹਿਗੁਰੂ ਵਾਹਿਗੁਰੂ ਜਪਣ ਲੱਗ ਪਈਆਂ। ਧਰਮ ਦੀ ਜਗ੍ਹਾ ਬਣਾ ਕੇ ਉੱਥੇ ਵਾਹਿਗੁਰੂ ਦੀ ਸਿਫਤ ਸਲਾਘਾ ਕਰਨ ਲੱਗ ਪਈਆਂ, ਕੀਰਤਨ ਲੱਗ ਪਈਆਂ ਹਨ। ਇਸ ਤਰ੍ਹਾਂ ਗੁਰੂ ਮਹਾਰਾਜ ਨੇ ਜਿਵੇਂ ਇੱਥੋਂ ਅੱਗੇ ਚਾਲੇ ਮਾਰੇ, ਪਰਥਰੀ ਨਾਥ ਨੂੰ ਮਿਲੇ ਅਤੇ ਕੋਡੇ ਰਾਕਸ਼ ਦਾ ਆਪ ਜੀ ਨੇ ਉਧਾਰ ਕੀਤਾ। ਉਹ ਕੁਝ ਪ੍ਰਸੰਗ ਅਗਲੇ ਦੀਵਾਨਾਂ ਵਿੱਚ ਆਉਣਗੇ, ਉਹ ਜਿਵੇਂ ਆਉਣਗੇ ਆਪਾਂ ਇਸੇ ਤਰ੍ਹਾਂ ਰਲ ਮਿਲ ਕੇ ਸੰਗਤ ਰੂਪ ਵੀ ਸੁਣ ਕੇ ਲਾਹੇ ਲਵਾਂਗੇ। ਹੁਣ ਇੱਥੇ ਹੀ ਸਮਾਪਤੀ ਹੈ ਜੀ। ਕੇਤਿਕ ਬਾਸੁਰ ਰਹਿਤਾ, ਧਰਮ ਦ੍ਰਿੜਾਇਓ ਦੇਸ਼, ਪਰਮ ਪ੍ਰੇਮ ਕਰ ਸਿੱਖ ਭਈ, ਭਜਤ ਨਾਮ ਜਗਤੇਸ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਚਤ ਹੈ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੈ ਸਰਵ ਮੈਂ ਦੁਖ ਪੰਜਨ ਗੁਣ ਸਾਸ, ਹੇ ਸੰਗੀ ਹੈ ਨਿਰੰਕਾਰ ਹੇ ਨਿਰਗੁਣ ਸਵਟੇ, ਹੇ ਗੋਬਿੰਦ ਹੇ ਗੁਣ ਨਿਧਾਨ ਜਿਨਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹਾਂ ਦਾਸ ਰੋ ਨਾ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਐ ਪਰੋਇ, ਆਏ ਪ੍ਰਭ ਸ਼ਰਨਾਂਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਿਹਾ ਜਿਹੈ ਚੜੇ ਸੋ ਚਰੇ ਪਾਰ, ਜੋ ਸਰਦਾ ਕਰ ਸੇਵੰਦੇ ਗੁਰੂ ਪਾਰ ਉਸਾਰਨ ਹਾਰ, ਜੋ ਸਰਦਾ ਕਰ ਸੇਵੰਦੇ ਗੁਰੂ ਪਾਰ ਉਸਾਰਨ ਹਾਰ, ਤੂੰ ਠਾਕੁਰ ਤੁਮ ਪਹਿ ਅਰਦਾਸ, ਜਿਉ ਪਿੰਡ ਸਭ ਤੇਰੀ ਰਾ, ਮਾਤ ਪਿਤਾ ਹਮ ਬਾਰਕ ਤੇ ਤੁਮੇ।